ਸਾਹਿਬ ਜੀਓ ਦੋਹਰਾ ਕੇਤਿਕ ਦਿਨ ਬੀਤੇ ਜਬ ਹੈ ਗੁਰਦਰਸ਼ਨ ਨਹਿ ਕੀਨ ਜੋ ਨਿਤ ਪ੍ਰਤ ਨਿਕਟੀ ਰਹੈ ਹੋਏ ਪ੍ਰੇਮ ਆਦੀਨ ਕੇਤਿਕ ਦਿਨ ਬੀਤੇ ਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਅੰਮ੍ਰਿਤ ਵੇਲੇ ਦੀਵਾਨ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਸ਼ਰਧਾ ਸਤਿਕਾਰ ਨਾਲ ਸਜਿਆ ਹੋਇਆ ਹੈ। ਆਪ ਸਿੱਖ ਸੰਗਤਾਂ ਗੁਰੂ ਮਹਾਰਾਜ ਚਰਨ ਸ਼ਰਨ ਵਿੱਚ ਸੰਗਤ ਰੂਪ ਵਿੱਚ ਸਜ ਕੇ ਲਾਹੇ ਲੈ ਰਹੇ ਹੋ। ਤੁਰਕੀ ਬਾਣੀ ਦਾ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋ ਰਿਹਾ ਸੀ, ਆਪ ਸਰਵਣ ਕਰ ਰਹੇ ਸੀ। ਕੀਰਤਨ ਤੋਂ ਉਪਰੰਤ ਹਮੇਸ਼ਾ ਹੀ ਆਪਾਂ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਕੇ ਲਾਹਾ ਲੈਂਦੇ ਹਾਂ। ਇਤਿਹਾਸ ਜਿਹੜਾ ਹੈ ਕੁਝ ਦਿਨ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਲੜੀਵਾਰ ਰੂਪ ਵਿੱਚ ਹੀ ਪ੍ਰਾਰੰਭ ਹੋਇਆ ਹੋਇਆ ਹੈ। ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨੂੰ ਹੱਡੀ ਛੋਹ ਕੇ ਸੇਵਾ ਅਤੇ ਸਿਮਰਤੀ ਬਰਕਤ ਨਾਲ ਜਿਹੜੀ ਇਹ ਜੀਵ ਦੀ ਹੱਡੀ ਸੀ, ਜੋ ਇਹ ਅੱਗੇ ਨਰਕਾਂ ਵਿੱਚੋਂ ਜੀਵ ਦੁੱਖ ਭੋਗ ਰਿਹਾ ਸੀ, ਉਹ ਐਸੀ ਕਲਾ ਵਰਤੀ, ਉਹ ਨਰਕਾਂ ਵਿੱਚੋਂ ਨਿਕਲ ਕੇ ਸਤਿਗੁਰੂ ਦੀ ਜੈ ਜੈਕਾਰ ਕਰਦਾ ਹੋਇਆ ਉੱਪਰਲੇ ਲੋਕਾਂ ਨੂੰ ਚਲਿਆ ਗਿਆ ਹੈ। ਨਾਲ ਜਿਹੜੇ ਗੁਰੂ ਕੇ ਸਿੱਖ ਅਮਰਦਾਸ ਸਾਹਿਬ ਜੀ ਦੀ ਆ ਰਹੇ ਸਨ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਗੱਲ ਕੀਤੀ ਕਿ ਮਹਾਰਾਜ ਇਸ ਤਰ੍ਹਾਂ ਕੌਤਕ ਹੋਇਆ ਹੈ, ਇਹਨਾਂ ਨੂੰ ਕੋਈ ਪਤਾ ਨਹੀਂ ਹੈ। ਪਿਛਲੇ ਪੈਰੀ ਇਹ ਚੱਲ ਰਹੇ ਸਨ, ਰਸਤੇ ਕਿਸੇ ਮਨੁੱਖ ਦੀ ਹੱਡੀ ਪਈ ਸੀ, ਇਹਦੇ ਚਰਨਾਂ ਨੂੰ ਛੋਹ ਗਈ, ਮਹਾਰਾਜ ਇਸ ਤਰ੍ਹਾਂ ਇਹਨਾਂ ਦੀ ਜੈ ਜੈਕਾਰ ਕਰਦਾ ਦੋ ਲੋਕ ਨੂੰ ਚਲਿਆ ਗਿਆ ਸਾਡੇ ਸਾਹਮਣੇ। ਗੁਰੂ ਅੰਗਦ ਸਾਹਿਬ ਜੀ ਨੇ ਸੁਣ ਕੇ ਖਿਆਲ ਕੀਤਾ ਹੈ ਕਿ ਇਹਨਾਂ ਨੇ ਜਿਹੜੀ ਮਹਾਨ ਕਾਲਣਾ ਸੇਵਾ ਕੀਤੀ ਹੈ ਉਹਦੇ ਕਰਕੇ ਮਹਾਨ ਸ਼ਕਤੀ ਹਾਸਲ ਹੈ। ਦੂਸਰਾ, ਪਹਿਲਾਂ ਇਹਨਾਂ ਦੇ ਚਰਨ ਵਿੱਚ ਕਵਲ ਦੀ ਰੇਖਾ ਹੈ, ਉਹ ਤਾਂ ਅਵਤਾਰੀ ਪੁਰਸ਼ੀ ਦੇ ਹੁੰਦੇ ਜਾਂ ਚੱਕਰਵਰਤੀ ਦੇ ਪਾਤਸ਼ਾਹ ਦੇ ਹੁੰਦੀ ਹੈ, ਇਸ ਕਰਕੇ ਮਹਾਨ ਤੋਂ ਮਹਾਨ ਹਨ। ਇੱਧਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ, ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ, ਗੁਪਤ ਕਰਕੇ ਰੱਖਣਾ, ਦਿਖਾਉਣਾ ਨਹੀਂ ਹੈ। ਠੀਕ ਹੈ ਵੀ ਜੀ ਜਨਾਉਣਾ ਚਾਹੁੰਦੇ, ਪਰ ਅਚਨਚੇ ਤੇ ਘਟਨਾ ਵਾਪਰ ਗਈ ਹੈ। ਅੱਗੇ ਵੀ ਐਸਾ ਹੋ ਸਕਦਾ ਹੈ, ਇਸ ਕਰਕੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਵੀ ਤੁਸੀਂ ਨਹੀਂ ਹੁਣ ਸਾਡੇ ਕੋਲ ਆਉਣਾ ਹੈ, ਅਸੀਂ ਜਦੋਂ ਵੀ ਯਾਦ ਕਰਿਆ ਕਰਾਂਗੇ ਆਪੇ ਚੱਲ ਕੇ ਇੱਥੇ ਗੋਇੰਦਵਾਲ ਸਾਹਿਬ ਵਿਖੇ ਆ ਜਾਇਆ ਕਰਾਂਗੇ। ਇਸ ਤਰ੍ਹਾਂ ਦਾ ਪ੍ਰਸੰਗ ਆਪ ਸਿੱਖ ਸੰਗਤਾਂ ਨੇ ਬੜੇ ਪ੍ਰੇਮ ਪਿਆਰ ਨਾਲ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ। ਜਿਵੇਂ ਅੱਗੇ ਆ ਰਿਹਾ ਪ੍ਰਸੰਗ ਮਨਚਿਤ ਲਾ ਕੇ ਸੁਣੀਏ ਜੀ। ਕੇਤਿਕ ਦਿਨ ਬੀਤੇ ਜਬ ਹੈ, ਇਸ ਤਰ੍ਹਾਂ ਜਦੋਂ ਕੁਝ ਕੁ ਦਿਨ ਲੰਘੇ ਹਨ, ਗੁਰਦਰਸ਼ਨ ਨਹਿ ਕੀਨ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਰੋਕ ਦਿੱਤਾ ਸੀ ਵੀ ਤੁਸੀਂ ਨਹੀਂ ਆਉਣਾ ਹੈ ਸ੍ਰੀ ਗੋਇੰਦਵਾਲ ਸਾਹਿਬ ਤੋਂ, ਜਦੋਂ ਤੁਹਾਡਾ ਜੀ ਕਰਿਆ ਕਰੇਗਾ ਅਸੀਂ ਆਪ ਹੀ ਇੱਥੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਦਰਸ਼ਨ ਦੇ ਜਾਇਆ ਕਰਾਂਗੇ, ਬਚਨ ਕਰ ਜਾਇਆ ਕਰਾਂਗੇ। ਇਸ ਕਰਕੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਗੁਰੂ ਅਮਰਦਾਸ ਸਾਹਿਬ ਜੀ ਨੇ ਬਿਨਾਂ ਦਰਸ਼ਨ ਕੀਤਿਆਂ ਕਾਫੀ ਦਿਨ ਲੰਘ ਗਏ ਹਨ। ਜੋ ਨਿਤ ਪ੍ਰਤ ਨਿਕਟੀ ਰਹੇ, ਗੁਰੂ ਅਮਰਦਾਸ ਸਾਹਿਬ ਜੀ ਹਮੇਸ਼ਾ ਗੁਰੂ ਅੰਗਦ ਸਾਹਿਬ ਜੀ ਨੇੜੇ ਰਹਿੰਦੇ ਸੀ, ਪਾਸ ਹਜ਼ੂਰੀ ਵਿੱਚ ਹੀ ਰਹਿੰਦੇ ਸਨ। ਹੋਏ ਪ੍ਰੇਮ ਆਦੀਨ, ਅੱਜ ਦਰਸ਼ਨ ਕੀਤੇ ਤੋਂ ਬਗੈਰ ਬੜੇ ਪ੍ਰੇਮ ਦੇ ਬਸ ਹੋ ਰਹੇ ਹਨ। ਚੌਪਾਈ ਤਿੰਨ ਕੋ ਬਿਨ ਦੇਖੇ ਬਿਨ ਦਿਨ ਬੀਤੇ, ਆਓ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਗੈਰ ਤੱਕੇ ਤੋਂ ਬਗੈਰ ਗੁਰੂ ਅਮਰਦਾਸ ਜੀ ਦੇ ਦਿਨ ਬੀਤੇ ਹਨ। ਕੁਤੋ ਸ਼ਾਂਤ ਕਰ ਚੀਤ ਪ੍ਰਤੀਤੇ, ਇਸ ਕਰਕੇ ਚਿੱਤ ਵਿੱਚ ਸ਼ਾਂਤੀ ਕਰਕੇ ਪ੍ਰਤੀਤ ਕਿਵੇਂ ਹੋਵੇ, ਭਾਵ ਜਿਹੜਾ ਚਿੱਤ ਵਿੱਚ ਸ਼ਾਂਤੀ ਪ੍ਰਾਪਤ ਕਰਕੇ ਕਿਵੇਂ ਪ੍ਰਤੀਤੀ ਆਵੇ, ਕਿਵੇਂ ਯਕੀਨ ਆਵੇ। ਤਰਫਤ ਰਾਤ ਨੀਂਦ ਨਹਿ ਆਵੇ, ਇਸ ਕਰਕੇ ਕਹਿੰਦੇ ਤਰਫਦਿਆਂ ਹੋਇਆਂ ਦਰਸ਼ਨ ਕੀਤੇ ਤੋਂ ਬਗੈਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਦਿਨ ਮਹਿ ਰੁਚ ਕਰ ਅਸਨ ਨਾ ਪਾਵੇ, ਦਿਨ ਦੇ ਸਮੇਂ ਬੜੀ ਰੁਚੀ ਨਾਲ ਕੋਈ ਚਾਹਨਾ ਨਾਲ ਜੋ ਚੰਗਾ ਭੋਜਨ ਪਾਵੇ ਬਣਿਆ ਉਹ ਵੀ ਪਾਉਂਦੇ ਨਹੀਂ ਸ਼ਕਦੇ ਦੇ ਨਹੀਂ ਹਨ। ਖਾਣ ਪਾਨ ਸੋ ਨਹੀਂ ਸਨੇਹੂ, ਹੋਰ ਜਿਹੜਾ ਕੋਈ ਤਰ੍ਹਾਂ ਤਰ੍ਹਾਂ ਦਾ ਪਦਾਰਥਾਂ ਦਾ ਖਾਣਾ ਪੀਣਾ ਉਹਦੇ ਨਾਲ ਕੋਈ ਆਪ ਜੀ ਦਾ ਮੋਹ ਨਹੀਂ ਹੈ। ਪਦ ਅਰਬਿੰਦਨ ਪ੍ਰੇਮ ਅਛੇਹੂ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮ ਦਾ ਜਿਹੜਾ ਪ੍ਰੇਮ ਹੈ ਉਹ ਇੱਕ ਰਸ ਹੈ। ਸਭ ਸੋ ਉਦਾਸੀਨ ਰਹਿ ਵੈਸੇ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦਰਾਰ ਕਰਨ ਲਈ ਬਰਾਗ ਵਿੱਚ ਸਾਰੇ ਪਾਸਿਆਂ ਤੋਂ ਉਪਰਾਮ ਹੋ ਕੇ ਬੈਠੇ ਰਹਿੰਦੇ। ਨਹਿ ਰੁਚ ਬੋਲਣ ਸੁਣਹਿ ਨਾ ਕੈਸੇ, ਬੋਲਣ ਦੀ ਰੁਚੀ ਨਹੀਂ ਹੁੰਦੀ, ਜੀ ਨਹੀਂ ਕਰਦਾ ਹੈ, ਇਸੇ ਤਰ੍ਹਾਂ ਕਿਸੇ ਦੇ ਵਚਨ ਵੀ ਸੁਣਨੇ ਚੰਗੇ ਨਹੀਂ ਲੱਗਦੇ ਹਨ। ਮਨ ਸਿਮਰਨ ਕਰ ਕਰੋ ਹਕਾਰਨ, ਬੈਠੇ ਬੈਠੇ ਬਰਾਗ ਵਿੱਚੋਂ ਵਿਚਾਰਾਂ ਕਰਦੇ ਹਨ ਵੀ ਜੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਨ ਕਰਕੇ ਮੈਂ ਇੱਥੇ ਬੁਲਾ ਲਵਾਂ ਸੱਦ ਲਵਾਂ, ਨਿਸਚੇ ਆਵੇਂਗੇ ਮਮ ਕਾਰਨ, ਮੇਰੇ ਕਾਰਨ ਕਰਕੇ ਮੈਨੂੰ ਦਰਸ਼ਨ ਦੇਣ ਕਰਕੇ ਜ਼ਰੂਰ ਨਿਸਚੇ ਪੂਰਵ ਭਰੋਸੇ ਵਾਲੀ ਗੱਲ ਹੈ ਵੀ ਜ਼ਰੂਰ ਆ ਜਾਣਗੇ ਗੁਰੂ ਅੰਗਦ ਸਾਹਿਬ ਜੀ। ਤਿੰਨੋ ਕੋ ਸ਼ਰਮ ਮਗ ਹੋਏ, ਜਦੋਂ ਕਹਿੰਦੇ ਮੈਨੂੰ ਦਰਸ਼ਨ ਦੇਣ ਲਈ ਗੁਰੂ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਹੁਣ ਪਹੁੰਚਣਗੇ ਤਾਂ ਰਸਤੇ ਵਿੱਚ ਆਉਂਦਿਆਂ ਉਹਨਾਂ ਨੂੰ ਕਾਫਾ ਥਕਾਵਟ ਹੋਵੇਗੀ, ਖੇਚੜ ਹੋਵੇਗੀ। ਇਹੋ ਮੇਰੇ ਚਿੱਤ ਰੁਚ ਹੈ ਨਾ ਕੋਈ, ਇਸ ਤਰ੍ਹਾਂ ਸਾਡਾ ਜਿਹੜਾ ਚਿੱਤ ਹੈ ਚਾਹੁੰਦਾ ਹੀ ਨਹੀਂ ਹੈ ਕੋਈ ਵੀ ਗੁਰੂ ਮਹਾਰਾਜ ਨੂੰ ਖੇਚੜ ਹੋਵੇ ਸਾਡੇ ਦਰਸ਼ਨ ਕਰਨ ਲਈ। ਦਰਸ਼ਨ ਬਿਨਾ ਸਾਤ ਕਿਮ ਧਾਰੈ, ਹੁਣ ਮਹਾਰਾਜ ਦੇ ਦਰਸ਼ਨ ਹੁੰਦੇ ਹੁੰਦੇ ਕਿਵੇਂ ਅਸੀਂ ਸ਼ਾਂਤੀ ਧਾਰ ਗਏ। ਇਮ ਅਸ ਮੰਜਨ ਹਿਰਦੈ ਵਿਚਾਰੈ, ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਅਣਬਣਾ ਜੀ ਗੱਲ ਹੀ ਵਿਚਾਰਦੇ ਆ ਵੀ ਜੇ ਸੱਦਦੇ ਆ ਮਹਾਰਾਜ ਨੂੰ ਰਸਤੇ ਵਿੱਚ ਆਉਂਦਿਆਂ ਖੇਚੜ ਹੋਊਗੀ, ਜੇ ਨਹੀਂ ਸੱਦਦੇ ਹਾਂ ਤੇ ਦਰਸ਼ਨ ਕੀਤੇ ਬਗੈਰ ਚੈਨ ਨਹੀਂ ਆਉਂਦੀ, ਸ਼ਾਂਤ ਨਹੀਂ ਮਨ ਹੁੰਦਾ ਹੈ। ਜਾਏ ਖਡੂਰ ਨਿਹਾਰਨ ਕਰ, ਇਸ ਤਰ੍ਹਾਂ ਖਿਆਲ ਕਰਦੇ ਆ ਵੀ ਗੁਰੂ ਸਾਹਿਬ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਮੈਂ ਦੇਖ ਲਵਾਂ, ਉਹਨਾਂ ਦੇ ਦਰਸ਼ਨ ਕਰ ਲਵਾਂ। ਹੁਕਮ ਮਿਟ ਹੈ ਅਪਰਾਧ ਵਿਚਾਰੇ ਹਾਂ, ਫਿਰ ਕਹਿੰਦੇ ਵੀ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਵੀ ਪੁਰਖਾ ਤੋਂ ਨਹੀਂ ਆਉਣਾ ਹੈ ਸ੍ਰੀ ਖਡੂਰ ਸਾਹਿਬ, ਅਸੀਂ ਆਪ ਚੱਲ ਕੇ ਆਇਆ ਕਰਾਂਗੇ, ਫਿਰ ਇਸ ਕਰਕੇ ਬੜਾ ਭਾਰੀ ਮੈਂ ਵਿਚਾਰਦਾ ਵੀ ਗੁਨਾਹ ਹੋ ਜਾਵੇ, ਔਗਣ ਹੋ ਜਾਏਗਾ। ਮਨ ਮਹਿ ਅਨਗਿਨ ਅਨਗਿਨ ਠਾਨਹਿ ਗਿਣਤੀ, ਆਪਣੇ ਮਨ ਦੇ ਵਿੱਚ ਅਣਗਿਣਤੀ ਅਨੇਕ ਤਰ੍ਹਾਂ ਦੀਆਂ ਗਿਣਤੀਆਂ ਵਿਚਾਰਾਂ ਵਿਚਾਰਦੇ ਹਨ। ਇਸ ਦਿਨ ਭਨ ਹੈ ਦੀਨ ਦੀਨ ਬਨ ਬਿਨਤੀ, ਦਿਨ ਕਹਿੰਦੇ ਬਹੁਤ ਆਜ ਨਿਮਾਣੇ ਬਣ ਕੇ ਬੇਨਤੀਆਂ ਕਰ ਰਹੇ ਕਹਿ ਰਹੇ ਹਨ। ਚਟਪਟੀ ਲਗਤ ਅਧਿਕਾਈ, ਆਪਣੇ ਚਿੱਤ ਵਿੱਚ ਸਤਿਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਬੜੀ ਭਾਰੀ ਕਹਿੰਦੇ ਖਟਪਟੀ ਲੱਗ ਰਹੀ ਹੈ, ਬੇਚੈਨੀ ਲੱਗ ਰਹੀ ਹੈ, ਬੇਚੈਨੀ ਹੋ ਰਹੀ ਹੈ। ਕਰੋ ਕਹਾ ਕੁਛ ਕਰੀ ਨਾ ਜਾਏ, ਆਪਣੇ ਮਨ ਹੀ ਮਨ ਵਿੱਚ ਕਹਿ ਰਹੇ ਹਨ ਵੀ ਕੀ ਕਰੀਏ, ਕੋਈ ਗੱਲ ਕੀਤੀ ਨਹੀਂ ਜਾ ਸਕਦੀ ਹੈ। ਸ੍ਰੀ ਅੰਗਦ ਜਗ ਗੁਰੂ ਸਵਾਮੀ, ਉਧਰ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਸਾਰੇ ਸੰਸਾਰ ਦੇ ਜਗਤ ਗੁਰੂ ਹਨ। ਦਾਸ ਹਿਰਦੇ ਲੱਖ ਅੰਤਰ ਜਾਮੀ, ਅੰਤਰ ਜਾਮੀ ਸਨ ਗੁਰੂ ਅਮਰਦਾਸ ਸਾਹਿਬ ਦੇ ਸੇਵਕ ਦੇ ਹਿਰਦੇ ਨੂੰ ਜਾਣ ਲਿਆ। ਕ੍ਰਿਸ਼ਨ ਚੋ ਵਿਸ਼ਨ ਕੋ ਜਾ ਕਰਦੇ ਹਨ, ਜਿਸ ਕਰਕੇ ਸਾਨੂੰ ਬੁਲਾਵ ਨਹੀਂ ਰਹੇ ਹਨ। ਜੇ ਬੁਲਾਵਾਂਗੇ ਤੇ ਮਹਾਰਾਜ ਆਉਣਗੇ, ਆਉਂਦਿਆਂ ਰਸਤੇ ਵਿੱਚ ਖੇਚੜ ਹੋਏਗੀ, ਥਕਾਵਟ ਹੋਵੇਗੀ। ਅਸਮੰਜਨ ਮਹਿ ਸੇਵਕ ਪਰਿਓ। ਗੁਰ ਸਾਹਿਬ ਮਹਾਰਾਜ ਨੇ ਜਾਣਿਆ ਵੀ ਜਿਹੜਾ ਸਾਡਾ ਮਹਾਨ ਸੇਵਕ ਅਮਰਦਾਸ ਸਾਹਿਬ ਬੜੀ ਅਸਮੰਜਸ ਜੀ ਅਟਪਟੀ ਵਿੱਚ ਬੇਚੈਨੀ ਵਿੱਚ ਪੈ ਗਿਆ ਹੈ, ਆਪਣੋ ਬਿਰਧ ਸੰਭਾਰਨ ਕਰਿਓ। ਇਸ ਕਰਕੇ ਗੁਰੂ ਅੰਗਦ ਸਾਹਿਬ ਨੇ ਆਪਣਾ ਜਿਹੜਾ ਬਿਰਧ ਹੈ, ਪਰਨ ਹੈ, ਨਿਯਮ ਹੈ, ਸੁਭਾਅ ਨੂੰ ਸੰਭਾਲਣ ਕੀਤਾ ਹੈ ਵੀ ਜਦੋਂ ਜਿੱਥੇ ਕੋਈ ਚੇਤੇ ਕਰੇ ਉੱਥੇ ਅਸੀਂ ਜਾਵਾਂਗੇ, ਸਾਡਾ ਸੁਭਾਅ ਹੈ। ਅਤੇ ਆਪਣਾ ਪਰਨ ਮਹਾਰਾ ਨਾਲ ਕੀਤਾ ਸੀ ਵੀ ਜਦੋਂ ਯਾਦ ਕਰੋਗੇ ਅਸੀਂ ਆਪੇ ਹੀ ਆਇਆ ਕਰਾਂਗੇ, ਉਹ ਸੰਭਾਲਿਆ ਹੈ। ਜਿਮ ਚਾਤ੍ਰਿਕ ਕੀ ਪਿਆਸ ਵਿਚਾਰ। ਹਾਂ, ਦ੍ਰਿਸ਼ਟਾਂਤ ਦਿੰਦੇ ਹੈ ਜਿਵੇਂ ਜਿਹੜਾ ਪਪੀਹਾ ਹੁੰਦਾ ਹੈ ਉਹਦੀ ਜਿਹੜੀ ਪਿਆਸ ਹੈ ਉਹਨੂੰ ਵਿਚਾਰ ਕਰਕੇ ਸੋਚ ਕੇ। ਜਲਦਰ ਧਾਵ ਹੈ ਕਰੁਣਾ ਧਾਰ। ਜਿਹੜਾ ਬੱਦਲ ਹੈ ਆਪ ਹੀ ਕਿਰਪਾ ਧਾਰ ਕੇ ਕਹਿੰਦੇ ਉਹ ਦੌੜ ਕੇ ਆਕਾਸ਼ ਵਿੱਚ ਆ ਜਾਂਦਾ ਹੈ ਗਜਦਾ ਹੋਇਆ। ਗੂਜ ਪ੍ਰੇਮ ਨਿਜ ਬਚਨ ਸੰਭਾਲਾ। ਇਸੇ ਤਰ੍ਹਾਂ ਪ੍ਰੇਮ ਸਮਝ ਕੇ ਆਪਣਾ ਜੋ ਬਚਨ ਕੀਤਾ ਸੀ ਗੁਰੂ ਅੰਗਦ ਸਾਹਿਬ ਨੂੰ ਉਹਨੂੰ ਸੰਭਾਲਿਆ। ਅਸੀਂ ਆਪੇ ਆਇਆ ਕਰਾਂਗੇ, ਤੁਸੀਂ ਨਹੀਂ ਆਉਣਾ ਹੈ। ਉੱਠ ਕਰ ਗਮਨੇ ਦਿਆਲ ਵਿਸਾਲਾ। ਬਹੁਤ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੈ। ਸ੍ਰੀ ਗੋਇੰਦਵਾਲ ਸਾਹਿਬ ਤੋਂ ਉੱਠ ਕੇ ਚੱਲ ਪਏ ਗੋਇੰਦਵਾਲ ਸਾਹਿਬ ਨੂੰ। ਰਹੇ ਨਿਕਟ ਜਬ ਗੋਇੰਦਵਾਲੂ। ਜਦੋਂ ਦੇਖਿਆ ਵੀ ਸ੍ਰੀ ਗੋਇੰਦਵਾਲ ਸਾਹਿਬ ਬਹੁਤ ਨੇੜੇ ਰਹਿ ਗਿਆ ਹੈ, ਆਈ ਗਏ ਹਾਂ। ਲਖ ਸ੍ਰੀ ਅਮਰ ਉੱਠੇ ਤਤਕਾਲ। ਅਮਰਦਾਸ ਸਾਹਿਬ ਜੀ ਚੌਂਕੜਾ ਮਾਰੀ ਬੈਠੇ ਸਨ, ਜਾਣ ਗਏ ਹਨ ਤੇ ਜਾਣ ਕੇ ਬੜੀ ਛੇਤੀ ਉੱਠ ਖੜੋਤੇ ਹਨ। ਹਿਤ ਸਨਮਾਨ ਅਗਾਰੀ ਗਏ। ਅੰਗਦ ਸਾਹਿਬ ਮਹਾਰਾਜ ਦਾ ਸਨਮਾਨ ਸਤਿਕਾਰ ਕਰਨ ਵਾਸਤੇ ਅੱਗੋਂ ਚੱਲ ਕੇ ਗਏ ਹਨ। ਮਨੋ ਪ੍ਰੇਮ ਧਰ ਮੂਰਤ ਧਏ। ਮਨੋ ਕਹਿੰਦੇ ਜਿਹੜਾ ਪ੍ਰੇਮ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਕਲ ਸੂਰਤ ਧਾਰਨ ਕਰਕੇ ਦੌੜ ਰਿਹਾ ਹੈ। ਦੇਖ ਦੂਰ ਤੇ ਦ੍ਰਿਗ ਜਲ ਛਾਏ। ਹਾਂ, ਦੂਰੋਂ ਹੀ ਦੇਖ ਕਰਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦਾਰ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰਾਂ ਵਿੱਚ ਜਲ ਛਾਇਆ, ਜਲ ਭਰਿਆ ਆਇਆ ਹੈ। ਧਾਏ ਪਰੇ ਚਰਨ ਲਪਟਾਏ। ਤੋੜਦੇ ਹੋਏ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਲੱਗ ਗਏ, ਚਿੰਬੜ ਗਏ ਹਨ। ਬਕਰ ਪੂਜਾ ਕਰ ਸੰਗ ਲਗਾਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਹਾਂ ਤੋਂ ਪਕੜ ਕਰਕੇ ਆਪਣੇ ਗਲ ਨਾਲ ਲਗਾ ਲਿਆ ਗੁਰੂ ਅਮਰਦਾਸ ਸਾਹਿਬ ਜੀ। ਦੋਹ ਦਿਸ ਪ੍ਰੇਮ ਅਧਿਕ ਉਮਗਾਇਵ। ਹਾਂ, ਦੋਹਾਂ ਤਰਫਾਂ ਤੋਂ ਬੜਾ ਭਾਰੀ ਜਿਹੜਾ ਪ੍ਰੇਮ ਉਛੜ ਆਇਆ ਹੈ। ਕਰ ਸੋ ਕਰ ਗਹਿ ਕਰ ਪੁੰਨ ਚੱਲੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਹੱਥ ਹੈ ਆਪਣੇ ਹੱਥ ਵਿੱਚ ਫੜ ਕੇ ਚੱਲੇ ਹਨ। ਗਿਆਨ ਵਿਰਾਗ ਮਨੋ ਦੋ ਮਿਲੇ। ਦ੍ਰਿਸ਼ਟਾਂਤ ਦਿੰਦੇ ਹੈ ਮਨੋ ਜਿਹੜਾ ਗਿਆਨ ਤੇ ਵਿਰਾਗ ਦੋਵੇਂ ਮਿਲ ਕੇ ਚੱਲ ਰਹੇ ਹਨ। ਗਿਆਨ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹਨ ਤੇ ਵਿਰਾਗ ਰੂਪ ਗੁਰੂ ਅਮਰਦਾਸ ਸਾਹਿਬ ਜੀ ਹਨ। ਪੁਰ ਮਹਿ ਨਹੀਂ ਪਰਵੇਸ਼ਨ ਕੀਨਸ। ਆਪ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪ੍ਰਵੇਸ਼ ਨਹੀਂ ਕੀਤਾ, ਗੋਇੰਦਵਾਲ ਵਿੱਚ ਨਹੀਂ ਵੜੇ ਹਨ। ਸਲਤਾ ਕੂਲ ਲਲਿਤ ਕੋ ਦੀਨਸ। ਜਿਹੜਾ ਪਿਆਸਾ ਨਦੀ ਦਾ ਕਿਨਾਰਾ ਹੈ ਉਹ ਸੋਹਣਾ ਜਾਣਿਆ ਹੈ। ਜਹਾਂ ਬਿਹੰਗਨ ਕੇ ਸੁਭ ਜੋਟੇ। ਪਿਆਸਾ ਨਦੀ ਕਿਨਾਰੇ ਉੱਪਰ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੇ ਜੋੜੇ ਹਨ। ਬੋਲਤ ਆਪਸ ਮਹਿ ਸੁਰ ਛੋਟੇ। ਹਾਂ, ਛੋਟੀ ਜੀ ਆਵਾਜ਼ ਵਿੱਚ ਮਿੱਠੀ ਮਿੱਠੀ ਆਵਾਜ਼ ਵਿੱਚ ਬੋਲ ਰਹੇ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੇ ਜੋੜੇ। ਚਲਤ ਪ੍ਰਵਾਹ ਬਿਲਮ ਜਲ ਜਾਲਾ। ਹਾਂ, ਬਿਆਸਾ ਨਦੀ ਦਾ ਪ੍ਰਵਾਹ ਬੜਾ ਕਹਿੰਦੇ ਉੱਜਲ ਜਲ ਵਾਲਾ ਚੱਲ ਰਿਹਾ ਹੈ। ਮੱਛ ਕੱਛ ਉਛਰਤ ਸਵੱਛ ਵਿਸਾਲਾ। ਸਵੱਛ ਉੱਜਲ ਜਲ ਦੇ ਵਿੱਚੋਂ ਮੱਛ ਤੇ ਕੱਛੂ ਆਦਿ ਉਛਲਦੇ ਹਨ, ਤਾਂ ਨੂੰ ਛਾਲਾਂ ਜੀਆਂ ਮਾਰਦੇ ਦਿਸਦੇ ਹਨ। ਸੁੰਦਰ ਹੁਤੋ ਸੁਤਾਨ ਅਤੰਗਾ। ਹਾਂ, ਕਹਿੰਦੇ ਬਿਆਸਾ ਨਦੀ ਦਾ ਜਿਹੜਾ ਕਿਨਾਰਾ ਸੁੰਦਰ ਅਸਥਾਨ ਸੀ, ਹੈ ਵੀ ਉੱਚਾ ਸੀ, ਜਿੱਥੇ ਅੱਜ ਕੱਲ੍ਹ ਬੋਲੀ ਸਾਹਿਬ ਬਣਿਆ ਇੱਥੇ ਦੀ ਗੱਲ ਹੈ, ਇੱਥੇ ਮਹਾਰਾਜ ਆਏ ਹਨ। ਸਿਕਤਾ ਮਰਦਲ ਪੁੱਲ ਸਲਦਾ ਮਰਦਲ ਪੁਲਨ ਜਨ ਗੰਗਾ। ਕਹਿੰਦੇ ਇਸ ਤਰ੍ਹਾਂ ਰਿਤ ਹੈ ਬ੍ਰਿਤੀ ਵਾਲਾ, ਜਾਣੀ ਜਿਵੇਂ ਗੰਗਾ ਵਾਲਾ ਗੰਗਾ ਦਾ ਕਿਨਾਰਾ ਹੁੰਦਾ, ਇਸ ਤਰ੍ਹਾਂ ਸੋਹਣਾ ਅਸਥਾਨ ਹੈ ਵਿਆਸਾ ਨਦੀ ਦਾ। ਲਲਿਤ ਸੁਥਲ ਪਿਖ ਬੈਠੇ ਜਾਈ, ਹਾਂ ਜਿੱਥੇ ਅੱਜ ਕੱਲ੍ਹ 84 ਪੌੜੀ ਵਾਲੀ ਪੌੜੀ ਬਣੀ ਹੋਈ, ਇੱਥੇ ਸੋਹਣਾ ਅਸਥਾਨ ਬੈਠ ਕੇ ਮਹਾਰਾਜ ਆ ਬੈਠੇ ਹਨ। ਸ੍ਰੀ ਅੰਗਦ ਸੇਵਕ ਸਖਦਾਈ, ਗੁਰੂ ਅੰਗਦ ਸਾਹਿਬ ਮਹਾਰਾਜ ਸਮੂਹ ਸੇਵਕਾਂ ਨੂੰ ਸੁਖ ਬਖਸ਼ਣ ਵਾਲੇ, ਸੇਵਕ ਪੁੱਤ ਤੇ ਅੰਮ੍ਰਿਤ ਰੂਪ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੇਵਕ ਸੇਵਕ ਸੇਵਕ ਪੁੱਤ ਤੇ ਅੰਮ੍ਰਿਤ ਰੂਪ, ਸੇਵਕ ਨਹੀਂ ਹੋਣਾ ਹੋਰ ਕੁਝ, ਲੋਚਨ ਪੁੱਤ ਤੇ ਅੰਮ੍ਰਿਤ ਰੂਪ। ਕਹਿੰਦੇ ਨੇਤਰਾ ਰੂਪੀ ਡੂਨੀਆਂ ਕਰਕੇ ਅੰਮ੍ਰਿਤ ਰੂਪ ਜੋ ਦਰਸ਼ਨ ਦਿਦਾਰ ਹੈ, ਕਰਤ ਪਾਨ ਸ੍ਰੀ ਅਮਰ ਅਨੂਪ। ਤੋਂ ਰਹਿਤ ਗੁਰੂ ਅਮਰਦਾਸ ਸਾਹਿਬ ਜੀ ਉਹ ਅੱਖਾਂ ਰੂਪੀ ਡੂਨੀਆਂ ਅੰਮ੍ਰਿਤ ਰੂਪ ਜਿਹੜੇ ਦਰਸ਼ਨ ਹੈ ਸਤਿਗੁਰੂ ਅੰਗਦ ਸਾਹਿਬ ਜੀ ਦੇ ਕਰ ਰਹੇ ਹਨ। ਤ੍ਰਿਪਤ ਨਾ ਹੋਤ ਹੇਰ ਜਨ ਜੀਵਤ, ਮਹਾਰਾਜ ਦੇ ਦਰਸ਼ਨ ਕਰਕੇ ਤ੍ਰਿਪਤ ਨਹੀਂ ਹੁੰਦੇ, ਜਾਣੀ ਵੇਖ ਵੇਖ ਕੇ ਦਰਸ਼ਨ ਦਾਰ ਜੀ ਰਹੇ ਹਨ। ਅਤ ਹਰਖਤ ਚਿਤ ਸ਼ਾਂਤੀ ਥੀਵਤ, ਬਹੁਤ ਖੁਸ਼ ਹੋ ਰਹੇ ਅਮਰਦਾਸ ਸਾਹਿਬ, ਚਿਤ ਵੀ ਸ਼ਾਂਤੀ ਹੋ ਰਹੀ ਹੈ। ਨੀਚੇ ਥਲ ਸਨ ਮੁਖ ਹੋ ਵੈਸੇ, ਜਿਹੜਾ ਨੀਵਾਂ ਜਾ ਅਸਥਾਨ ਹੈ ਉੱਥੇ ਹੋ ਕੇ ਨੀਵੇਂ ਥਾਂ ਹੋ ਕੇ ਬੈਠ ਗਏ, ਸੋਹਣੇ ਥਾਂ ਜਿਹੜਾ ਨੀਚਾ ਨੀਵਾਂ ਥਾਂ ਸੋਹਣਾ ਉੱਥੇ ਬੈਠ ਗਏ ਆਪ ਜੀ। ਪਾਸ ਦੇਵ ਅਰਜਨ ਜੁਗ ਜੈਸੇ, ਹਾਂ ਜਿਸ ਤਰ੍ਹਾਂ ਕਹਿੰਦੇ ਕ੍ਰਿਸ਼ਨ ਜੀ ਦੇ ਕੋਲ ਅਰਜਨ ਕਹਿੰਦੇ ਨੀਵੇਂ ਥਾਂ ਹੋ ਕੇ ਬੈਠ ਗਿਆ ਸੀ, ਇਸ ਤਰ੍ਹਾਂ ਬੈਠੇ ਹਨ। ਮਹਿਮਾ ਮਹਾ ਲਖੀ ਨਹਿ ਪਰੇ, ਜੀ ਕਹਿੰਦੇ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ, ਉਸ ਵੇਲੇ ਮਹਾਨ ਮਹਿਮਾ ਜਾਣੀ ਜਾਂਦੀ ਹੈ, ਕੋਈ ਕੋਈ ਅੱਗੇ ਹੋਰ ਪਰੇ ਕੋਈ ਮਹਿਮਾ ਨਹੀਂ ਜਾਣੀ ਜਾ ਸਕਦੀ ਹੈ। ਅੰਮ੍ਰਿਤ ਬਚਨ ਗਿਆਨ ਰਸ ਭਰੇ, ਅੰਮ੍ਰਿਤਮਈ ਜਿਹੜੇ ਗਿਆਨ ਅੰਮ੍ਰਿਤਮਈ ਬਚਨ ਹੈ ਜੋ ਗਿਆਨ ਰਸ ਨਾਲ ਭਰੇ ਹੋਏ ਹਨ। ਹੇ ਪੁਰਖਾ ਤੁਮ ਹੋ ਮਮ ਰੂਪ, ਗੁਰੂ ਅੰਗਦ ਸਾਹਿਬ ਜੀ ਗਿਆਨ ਰਸ ਨਾਲ ਭਰੇ ਹੋਏ ਅੰਮ੍ਰਿਤਮਈ ਬਚਨ ਬੋਲੇ ਹਨ। ਹੇ ਪੁਰਖ ਗੁਰੂ ਅਮਰਦਾਸ ਤੁਸੀਂ ਸਾਡਾ ਹੀ ਸਰੂਪ ਹੋ, ਭੇਦ ਨਾ ਜਾਣਾ ਤਨਕ ਅਨੂਪ। ਹੇ ਉਪਮਾ ਤੋਂ ਰਹਿਤ ਗੁਰੂ ਅਮਰਦਾਸ ਸਾਹਿਬ ਜੀ ਥੋੜੇ ਮਾਤਰ ਵੀ ਆਪਣੇ ਵਿੱਚ ਸਾਡੇ ਵਿੱਚ ਕੋਈ ਫਰਕ ਨਾ ਜਾਣੋ, ਭੇਦ ਨਾ ਜਾਣੋ, ਸਦਾ ਹਿਰਦੇ ਬਾਸਤ ਹੋ ਮੇਰੋ। ਹੇ ਅਮਰਦਾਸ ਸਾਹਿਬ ਜੀ ਪ੍ਰੇਮ ਕਰਕੇ ਸਦਾ ਸਾਡੇ ਹਿਰਦੇ ਵਿੱਚ ਤੁਸੀਂ ਵੱਸਦੇ ਹੋ, ਤੁਝ ਸੋ ਪਿਆਰ ਸਦੀਵ ਵਡੇਰੇ, ਤੁਹਾਡੇ ਨਾਲ ਹਮੇਸ਼ਾ ਸਦਾ ਬਹੁਤ ਵੱਡਾ ਪ੍ਰੇਮ ਪਿਆਰ ਹੈ। ਆਤਮ ਗਿਆਨ ਸਦੀਵ ਵਿਚਾਰ ਕਰਕੇ ਹੀ ਅਮਰਦਾਸ ਸਾਹਿਬ ਜੀ ਜਿਹੜਾ ਆਪਣਾ ਆਪੇ ਦਾ ਗਿਆਨ ਆਤਮਾ ਦਾ ਗਿਆਨ ਉਹਦੀ ਹਮੇਸ਼ਾ ਵਿਚਾਰ ਕਰਿਆ ਕਰੋ। ਨਾਨਾ ਭੇਦ ਹਿਰਦੇ ਨਿਰਵਾਰ ਹੋ, ਇਸ ਕਰਕੇ ਜਿਹੜਾ ਤਰ੍ਹਾਂ ਤਰ੍ਹਾਂ ਦਾ ਭੇਦ ਹੈ ਵੀ ਇਹ ਗੁਰੂ ਅੰਗਦ ਸਾਹਿਬ ਜੀ ਹੈ, ਮੈਂ ਇਹਨਾਂ ਦਾ ਸੇਵਕ ਹਾਂ, ਬਾਕੀ ਇਹਨਾਂ ਦੇ ਸਿੱਖ ਸੇਵਕ ਹੈ, ਬਾਕੀ ਆਮ 84 ਫਿਰਦੀ ਇਹ ਨਤਪੁਣਾ ਵਾਲਾ ਭੇਦ ਹੈ, ਨਿਵਰਤ ਕਰ ਦਿਓ ਹਿਰਦੇ ਵਿੱਚੋਂ। ਦੇਹਨ ਕੇਚ ਸਨੇਹ ਅਛੇਹਾ, ਜਿਹੜਾ ਦੇਹਾਂ ਦਾ ਕਹਿੰਦੇ ਸਨੇਹ ਹੈ ਮੋਹ ਪਿਆਰ ਇੱਕ ਰਸ, ਮਿਥਿਆ ਹੈ ਨਾ ਰੱਖੋ ਇਹਾ, ਇਹ ਕਹਿੰਦੇ ਜਿਹੜਾ ਇੱਕ ਰਸ ਮੋਹ ਜਾ ਕਰਨਾ ਨਾ ਦੇਹਾਂ ਨਾਲ, ਇਹ ਤਾਂ ਮਿਥਿਆ ਹੈ ਝੂਠਾ ਹੈ ਨਾ ਸੰਬੰਧ, ਇਹ ਨਾ ਰੱਖੋ ਐਸਾ ਮੋਹ ਝੂਠਾ। ਆਦਿ ਅੰਤ ਮਹਿ ਜੋ ਨਹਿ ਪਈਅਤ, ਜਿਹੜਾ ਸਰੀਰ ਹੈ ਪਹਿਲਾਂ ਵੀ ਹੈ ਨਹੀਂ ਸੀ, ਅੰਤ ਨੂੰ ਵੀ ਇਹ ਪਾਇਆ ਨਹੀਂ ਜਾਣਾ, ਅੰਤ ਨੂੰ ਵੀ ਇਹਨੇ ਸਨਮਚ ਕੇ ਸਵਾਹ ਹੋ ਜਾਣਾ ਹੈ। ਮੱਧਿਆ ਸਤਿਆ ਸੋ ਕੈਸੇ ਲਹੀਅਤ, ਵਿਚਾਲੜੇ ਜੇ ਸਮੇਂ ਵਿੱਚ ਜਿਹੜਾ ਸਰੀਰ ਹੈ ਕਿਸ ਤਰ੍ਹਾਂ ਕਹਿੰਦੇ ਸਤ ਕਰਕੇ ਜਾਣਿਆ ਸਕਦਾ, ਕਿਵੇਂ ਇਹ ਸੱਚਾ ਸਦਾ ਰਹਿਣ ਵਾਲਾ ਮੰਨਿਆ ਜਾ ਸਕਦਾ ਹੈ। ਜੋ ਉਪਜਹਿ ਸੋ ਬਿਨਸਨ ਵਹਾਰੋ, ਇਸ ਕਰੇ ਅਮਰਦਾਸ ਸਾਹਿਬ ਜੀ ਜੋ ਸਰੀਰ ਪੈਦਾ ਹੋਣ ਵਾਲਾ ਹੈ ਇੱਕ ਦਿਨ ਨਾਸ ਹੋ ਜਾ ਜਾਣ ਵਾਲਾ ਹੈ। ਲਖ ਤਾਕੋ ਮਿਥਿਆ ਨਿਰਵਾਰੋ, ਇਸ ਕਰਕੇ ਸੰਸਾਰ ਨੂੰ ਸਰੀਰਾਂ ਨੂੰ ਮਿਥਿਆ ਜਾਣ ਕੇ ਇਹਦਾ ਮੋਹ ਪਿਆਰ ਜਿਹੜਾ ਛੱਡ ਦੇਵ। ਇਸ ਮਹਿ ਸੰਕਟ ਅਨਕ ਪ੍ਰਕਾਰ, ਆ ਜਿਹੜਾ ਸਰੀਰਾਂ ਵਿੱਚ ਮੋਹ ਕਰਦਾ ਹੈ, ਇਹ ਸਰੀਰ ਦੇ ਮੋਹ ਦੇ ਵਿੱਚ ਬੜੇ ਅਨੇਕਾਂ ਤਰ੍ਹਾਂ ਦੇ ਦੁੱਖ ਹੁੰਦੇ ਹਨ। ਜਿਵੇਂ ਉਹ ਬਜ਼ੁਰਗ ਸਰੀਰ ਵਿੱਚ ਮੋਹ ਕਰਦਾ ਸੀ, ਪੁੱਤਰਾਂ ਵਿੱਚ ਮੋਹ ਕਰਦਾ ਸੀ, ਪਹਿਲਾਂ ਕੁੱਤਾ ਬਣਿਆ ਹੈ, ਫਿਰ ਸੱਪ ਬਣ ਗਿਆ ਸੀ, ਫਿਰ ਗੰਦਗੀ ਦਾ ਕੀੜਾ ਮਰਿਆ ਸੀ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਆ ਕੇ ਖਹਿੜਾ ਛਡਾਇਆ ਸੀ। ਇਸ ਕਰਕੇ ਦੇਹਾਂ ਵਿੱਚ ਮੋਹ ਬੜਾ ਦੁੱਖਦਾਈ ਹੈ। ਨਾਸ਼ਵੰਤ ਦ੍ਰਿਸ਼ਟਮਾਨ ਸੰਸਾਰ, ਜਿਹੜਾ ਸੰਸਾਰ ਹੈ ਦਿਸਣ ਵਾਲਾ, ਇਹ ਵੀ ਸਾਰਾ ਨਾਸ਼ਵੰਤੀ ਹੈ। ਜਿਸ ਕੋ ਇਹੋ ਅਲੰਬ ਨਿਤ ਭਾਸੇ, ਜਿਸ ਪਰਮੇਸ਼ਰ ਵਾਹਿਗੁਰੂ ਦੇ ਆਸਰੇ ਕਰਕੇ ਸੰਸਾਰ ਕਹਿੰਦੇ ਭਾਸ਼ ਰਿਹਾ, ਪ੍ਰਤੀਤ ਹੋ ਰਿਹਾ, ਦਿਸ ਰਿਹਾ ਹੈ। ਸੋ ਬਿਨ ਆਦ ਨਾ ਅੰਤ ਪ੍ਰਕਾਸ਼, ਪਰਮੇਸ਼ਰ ਵਾਹਿਗੁਰੂ ਕਹਿੰਦੇ ਆਦ ਤੋਂ ਬਿਨਾਂ ਹੈ, ਅੰਤ ਤੋਂ ਬਗੈਰ ਹੈ, ਹਮੇਸ਼ਾ ਪ੍ਰਕਾਸ਼ਵਾਨ ਹੈ। ਕਾਲ ਸਪਰਸ਼ ਹੈ ਜਾਹ ਨਾ ਕਰੇ ਹਾਂ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਕਾਲ ਹੈ ਮਾਰਨ ਵਾਲਾ, ਛੋ ਨਹੀਂ ਸਕਦਾ ਹੈ। ਆਦ ਅੰਤ ਮੱਧ ਇੱਕ ਰਸ ਤਿਉ, ਜਿਹੜਾ ਵਾਹਿਗੁਰੂ ਪਰਮੇਸ਼ਰ ਆਦ ਵਿੱਚ ਵੀ, ਅੰਤ ਵਿੱਚ, ਅਖੀਰ ਤੇ ਵੀ, ਮੱਧ ਵਿਚਕਾਰਲੇ ਸਮੇਂ ਵਿੱਚ ਵੀ ਇੱਕ ਰਸ ਹੈ, ਹਮੇਸ਼ਾ ਰਹਿਣ ਵਾਲਾ। ਸੋ ਤੂੰ ਆਪਣਾ ਰੂਪ ਪਛਾਣ, ਐਸਾ ਜਿਹੜਾ ਵਾਹਿਗੁਰੂ ਹੈ ਉਸੇ ਨੇ ਤੂੰ ਆਪਣਾ ਸਰੂਪ ਪਛਾਣ ਲਾ, ਆਪਣਾ ਰੂਪ ਜਾਣ ਲਾ ਵੀ ਮੇਰਾ ਰੂਪ ਹੀ ਹੈ ਵਾਹਿਗੁਰੂ। ਇੱਕ ਆਤਮਾ ਮਹਿਦ ਮਹਾਨ, ਜਿਹੜਾ ਇੱਕੋ ਇੱਕ ਆਪ ਆਤਮਾ ਆਪਣਾ ਆਪਾ ਹੈ, ਮਹਾਨ ਤੋਂ ਮਹਾਨ ਹੈ, ਵੱਡਿਆਂ ਤੋਂ ਵੱਡਾ ਹੈ। ਸਤ ਚੇਤਨ ਆਨੰਦ ਸੋ ਬ੍ਰਹਮ, ਜਿਹੜਾ ਬ੍ਰਹਮ ਹੈ ਉਹ ਸਚਿਤ ਆਨੰਦ ਸਰੂਪ ਹੈ। ਵਿਸ਼ੇ ਨ ਇੰਦਰੀ ਕੋ ਨਿਰਭਰਮ, ਬਿਨਾਂ ਭਰਮਾਂ ਤੋਂ ਹੈ, ਪੰਜ ਪ੍ਰਕਾਰ ਦਾ ਭਰਮ ਨਹੀਂ ਹੈ, ਕਿਸੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ ਵਿਸ਼ਾ ਨਹੀਂ, ਇਹਨਾਂ ਕਰਕੇ ਉਹ ਜਾਣਿਆ ਨਹੀਂ ਜਾਂਦਾ, ਅੱਖਾਂ ਕਰਕੇ ਦੇਖਿਆ ਨਹੀਂ ਜਾਂਦਾ, ਕੰਨਾਂ ਕਰਕੇ ਉਹਦੇ ਸੰਬੰਧ ਵਿੱਚ ਸੁਣ ਨਹੀਂ ਸਕਦੇ, ਪੈਰਾਂ ਕਰਕੇ ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਹੱਥਾਂ ਨਾਲ ਫੜਿਆ ਪਕੜਿਆ ਨਹੀਂ ਜਾ ਸਕਦਾ, ਇਸ ਤਰ੍ਹਾਂ ਇੰਦਰੀਆਂ ਕਰਕੇ ਉਹ ਵਿਸ਼ੇ ਨਹੀਂ ਹੁੰਦਾ, ਜਾਣਿਆ ਨਹੀਂ ਜਾ ਸਕਦਾ ਹੈ। ਵਿਛੜਨ ਮਿਲਨ ਮਿਲਨ ਨਾ ਜਿਸਮੈ ਪਈਅਤ, ਜਿਸ ਪਰਮੇਸ਼ਰ ਦੇ ਵਿੱਚ ਜਿਵੇਂ ਆ ਜੀਵ ਮਿਲ ਜਾਂਦੇ ਆ, ਵਿਛੜ ਜਾਂਦੇ, ਮਿਲਣਾ ਵਿਛੜਨਾ ਨਹੀਂ ਪਾਈਦਾ। ਵਿਆਪਕ ਨਭ ਸਮ ਸਭ ਥਲ ਲਹੀਅਤ, ਆਕਾਸ਼ ਦੇ ਵਾਂਗ ਸਾਰਿਆਂ ਥਾਵਾਂ ਵਿੱਚ ਲਹੀਦਾ, ਜਾਣੀਦਾ, ਵੇਖੀਦਾ ਹੈ ਵਿਆਪਕ। ਜਨਮ ਨਾ ਮਰਨ ਨਾ ਸੋਕ ਨਾ ਹਰਖਾ, ਫਿਰ ਜਿਸ ਪਰਮੇਸ਼ਰ ਨੂੰ ਕੋਈ ਜੰਮਣਾ ਨਹੀਂ ਹੈ, ਮਰਨ ਦਾ ਦੁੱਖ ਨਹੀਂ ਹੈ, ਪਦਾਰਥ ਆਉਣ ਕਰਕੇ ਖੁਸ਼ੀ ਨੇ, ਜਾਣ ਕਰਕੇ ਕੋਈ ਸ਼ੋਕ ਨਹੀਂ ਹੈ, ਜੀਵਾ ਵਾ ਦੁੰਦ ਬਿਹੂਨ ਸੁਬੁੱਧ ਸੁਬੁੱਧ ਕਰ ਪੁਰਖਾ, ਦੁੰਦਾਂ ਤੋਂ ਦੁੱਖਾਂ ਤੋਂ ਬਿਨਾਂ ਹੈ, ਸ੍ਰੇਸ਼ਟ ਬੁੱਧੀ ਕਰਕੇ ਉਹ ਪਰਖਿਆ ਜਾਂਦਾ ਹੈ, ਆਤਮ ਸ਼ੈਣੀ ਬੁੱਧ ਕਰਕੇ ਉਹਦੀ ਪ੍ਰੀਖਿਆ ਹੁੰਦੀ, ਉਹ ਐਸਾ ਹੈ। ਅਹਮ ਬ੍ਰਹਮ ਅਦ ਵੈ ਘਨ ਰੂਪ, ਮੇਰਾ ਆਤਮਾ ਬ੍ਰਹਮ ਸਰੂਪ ਹੈ, ਵਿਆਪਕ ਸਰੂਪ ਹੈ, ਅਦਵੈਤ ਰੂਪ ਹੈ, ਘਨ ਰੂਪ ਇੱਕ ਰਸ ਰੂਪ ਹੈ। ਇਹੋ ਬ੍ਰਿਧ ਨਿਸ਼ਚਲ ਧਰਹੋ ਅਨੂਪ, ਇਸ ਤਰ੍ਹਾਂ ਕਹਿੰਦੇ ਮੇਰਾ ਆਤਮਾ ਹੈ, ਮੇਰਾ ਆਪਣਾ ਹੈ ਬ੍ਰਹਮ, ਇਸ ਤਰ੍ਹਾਂ ਦੀ ਬਿਰਤੀ ਜਿਹੜੀ ਉਪਮਾ ਤੋਂ ਰਹਿਤ ਅਚਲ ਧਾਰੂ ਆਪਣੇ ਅੰਦਰ। ਲੋਕਨ ਕੋ ਸਿੱਖਵਨ ਹਿਤ ਬਾਹਰ, ਹਾਂ ਬਾਕੀ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਬਾਹਰੋਂ ਜਵਾਨ ਰਾਹੀਂ, ਹਮ ਹੈ ਦਾਸ ਪ੍ਰਭੂ ਕੇ ਜਾਹਰ, ਕਹਿੰਦੇ ਜਾਹਰ ਪ੍ਰਗਟ ਕਰਕੇ ਬਾਹਰੋਂ ਜਵਾਨ ਤੋਂ ਕਹਿਣਾ ਵੀ ਅਸੀਂ ਤਾਂ ਵਾਹਿਗੁਰੂ ਦੇ ਦਾਸ ਹਾਂ, ਸੇਵਕਾਂ ਟਹਿਲੂਏ ਹਾਂ। ਭਗਤ ਬਿਥਾ ਰਹੋ ਸੰਗਤ ਮਾਹੂ, ਇਸ ਤਰ੍ਹਾਂ ਆਪਣੇ ਆਪ ਨੂੰ ਵਾਹਿਗੁਰੂ ਦੇ ਦਾਸ ਕਹਿ ਕੇ ਸੰਗਤਾਂ ਵਿੱਚ ਭਗਤੀ ਫੈਲਾਓ, ਭਗਤੀ ਸੰਬੰਧੀ ਵੀ ਪ੍ਰੇਮ ਨਾਲ ਭਾਈ ਭਗਤੀ ਕਰਿਆ ਕਰੋ, ਤਕੜੇ ਕਹੋ ਕਿ ਫਿਰ ਵਾਹਿਗੁਰੂ ਦੀ ਪ੍ਰਸੰਨਤਾ ਹੋਏਗੀ, ਉਹਦਾ ਮਿਲਾਪ ਹੋ ਜਾਏਗਾ। ਚਲ ਹੈ ਸਿੱਖ ਪਿਖ ਕਰ ਤੁਮ ਰਾਹੂ, ਆਹ ਜਦੋਂ ਤੁਸੀਂ ਸੰਗਤ ਵਿੱਚ ਬੈਠ ਕੇ ਪ੍ਰੇਮ ਨਾਲ ਭਗਤੀ ਕਰੋਗੇ, ਜਿੰਨੇ ਸਿੱਖ ਸੇਵਕ ਵੇਖ ਕੇ ਤੁਹਾਡੇ ਰਸਤੇ ਭਾਵ ਭਗਤੀ ਵਾਲੇ ਚੱਲਣਗੇ। ਇਤਿਹਾਦਿਕ ਕਹਿ ਗੁਰੂ ਸੁਜਾਨਾ, ਗੁਰੂ ਅੰਗਦ ਸਾਹਿਬ ਮਹਾਰਾਜ ਸੁਗਰੂ ਸੁਜਾਨ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹ ਗਿਆਨਮਈ ਬਚਨ ਕਹੇ। ਅਹਮ ਬ੍ਰਹਮ ਦ੍ਰਿੜ ਆਤਮ ਗਿਆਨਾ, ਇਸ ਤਰ੍ਹਾਂ ਕਹਿੰਦੇ ਮੇਰਾ ਆਤਮਾ ਬ੍ਰਹਮ ਸਰੂਪ ਹੈ, ਇਹ ਆਤਮ ਗਿਆਨ ਦ੍ਰਿੜ ਰੱਖਣਾ, ਪੱਕਿਆ ਰੱਖਣਾ ਅੰਤਰ। ਕੀਨ ਆਪਣੇ ਸੋ ਦ੍ਰਿਸ਼ ਕਿਰਪਾਲਾ, ਹਾਂ ਇਸ ਤਰ੍ਹਾਂ ਆਪਣੇ ਤਲੀ ਕਰ ਲਿਆ ਹੈ। ਜਿਮ ਮਸਾਲ ਤੇ ਜਗ ਹੈ ਮਸਾਲਾ, ਇਸ ਤਰ੍ਹਾਂ ਕਹਿੰਦੇ ਕੋਈ ਮਸਾਲ ਜਗ ਰਹੀ ਹੋਏ, ਉਹਨੂੰ ਅੱਗੇ ਮਸਾਲ ਬੁਝੀ ਨੂੰ ਲਾ ਲਈਏ ਤੇ ਉਹ ਵੀ ਜਗ ਪੈਂਦੀ, ਉਹ ਵੀ ਪ੍ਰਕਾਸ਼ ਕਰਨ ਲੱਗ ਪੈਂਦੀ ਹੈ। ਕਹਿ ਲੱਗ ਕਹੋ ਸੋ ਬਚਨ ਬਿਲਾਸ, ਇਸ ਤਰ੍ਹਾਂ ਕਹਿੰਦੇ ਕਿੱਥੋਂ ਤਿਕਰ ਜਿਹੜੇ ਬਿਲਾਸਮਈ ਆਨੰਦਮਈ ਬਚਨ ਕੀਤੇ ਹੈ, ਮੈਂ ਇੱਕ ਬਿਆਨ ਕਰਾਂ ਕਵੀ ਜੀ ਆਪਣੇ ਵੱਲੋਂ ਕਹਿ ਰਹੇ ਹਾਂ। ਕਰੇ ਬੈਠ ਸਤਿਗੁਰ ਸੰਗ ਦਾਸ, ਗੁਰੂ ਅੰਗਦ ਸਾਹਿਬ ਸਤਿਗੁਰੂ ਜੀ ਨੇ ਇਸ ਤਰ੍ਹਾਂ ਬਿਆਸਾ ਨਦੀ ਦੇ ਕਿਨਾਰੇ ਬੈਠ ਕੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਕਰੇ ਹਨ। ਬਾਹਰ ਉੱਠੇ ਤਹਿ ਜਗਨਾਥਾ, ਫਿਰ ਜਗਤ ਦੇ ਮਾਲਕ ਗੁਰੂ ਅੰਗਦ ਸਾਹਿਬ ਜੀ ਇਸੇ ਗਿਆਨਮਈ ਵਚਨ ਕਰਕੇ ਉਹ ਬਿਆਸਾ ਨਦੀ ਦੇ ਕਿਨਾਰੇ ਤੋਂ ਉੱਠ ਖੜੋਤੇ। ਸਹਿਤ ਪ੍ਰੇਮ ਗਹਿ ਸੇਵਕ ਹਾਥਾ, ਪ੍ਰੇਮ ਦੇ ਆਪਣੇ ਸੇਵਕ ਅਮਰਦਾਸ ਸਾਹਿਬ ਜੀ ਦਾ ਹੱਥ ਫੜ ਲਿਆ ਹੈ। ਧੰਨ ਧੰਨ ਭਾਖਤ ਸੰਗ ਜਾਤੇ, ਧੰਨ ਹੋ ਮਹਾਰਾਜਾ ਧੰਨ ਹੋ, ਇਉਂ ਕਹਿੰਦੇ ਹੋਏ ਨਾਲ ਜਾ ਰਹੇ ਅਮਰਦਾਸ ਸਾਹਿਬ ਜੀ। ਬਾਰ ਬਾਰ ਦਰਸ਼ਨ ਨਿਰਖਾਤੇ, ਮੁੜ ਮੁੜ ਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਨੂੰ ਕਰ ਰਹੇ ਵੇਖ ਰਹੇ। ਪੰਥ ਬਰੋਬਰ ਗਮਨੇ ਜਾਹੇ, ਗੁਰੂ ਅੰਗਦ ਸਾਹਿਬ ਜੀ ਦੇ ਬਰਾਬਰ ਹੀ ਰਸਤੇ ਵਿੱਚ ਚਲੇ ਜਾ ਰਹੇ ਅਮਰਦਾਸ ਸਾਹਿਬ ਜੀ। ਕਹਿ ਕਰ ਦਾਹਨ ਕਰ ਕਰ ਮਾਹੇ, ਗੁਰੂ ਅੰਗਦ ਸਾਹਿਬ ਜੀ ਨੇ ਸੱਜੇ ਹੱਥ ਦੇ ਨਾਲ ਜਿਹੜਾ ਸੱਜਾ ਹੱਥ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਵਿੱਚ ਹੱਥ ਫੜਿਆ ਹੋਇਆ ਹੈ, ਸੱਜੇ ਹੱਥ ਵਿੱਚ ਸੱਜੇ ਹੀ ਹੱਥ ਪਕੜਿਆ ਹੋਇਆ। ਵਾਮ ਹੱਥ ਸ੍ਰੀ ਅਮਰ ਸੁਭਾਏ, ਹਾਂ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਖੱਬਾ ਹੱਥ ਹੈ ਸੁਤੇ ਸੁਭਾਈ। ਲਪਟਤ ਜਾਤ ਸੋ ਤਰੇ ਡਲਾਇਕ, ਇਸ ਤਰ੍ਹਾਂ ਕਹਿੰਦੇ ਹੇਠਾਂ ਨੂੰ ਕਹਿੰਦੇ ਜਾ ਰਿਹਾ ਲਟਕਦਾ ਹੋਇਆ ਖੱਬਾ ਹੱਥ ਜਾਣੀ ਖੱਬੀ ਬਾਂਹ। ਇਸ ਬਿਦ ਆਵਤ ਪੰਥ ਖਡੂਰੇ, ਇਸ ਤਰ੍ਹਾਂ ਸੱਜੇ ਹੱਥ ਵਿੱਚ ਸੱਜਾ ਹੱਥ ਪਕੜ ਕੇ ਤੇ ਖੱਬਾ ਹੱਥ ਗੁਰੂ ਅਮਰਦਾਸ ਸਾਹਿਬ ਜੀ ਦਾ ਹੇਠਾਂ ਲਟਕ ਰਿਹਾ ਹੈ ਤੇ ਖਡੂਰ ਦੇ ਰਸਤੇ ਵਿੱਚ ਚਲੇ ਆ ਰਹੇ ਹਨ। ਸੇਵਕ ਸੰਗ ਲੀਏ ਗੁਰ ਪੂਰੇ, ਪੂਰੇ ਗੁਰੂ ਅੰਗਦ ਸਾਹਿਬ ਨੇ ਸਿੱਖ ਸੇਵਕਾਂ ਨੂੰ ਆਪਣੇ ਨਾਲ ਲਿਆ ਹੋਇਆ। ਕਿਤਕ ਰਾਹ ਚੱਲ ਕਰ ਜਬ ਆਏ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੁਝ ਕੁ ਰਸਤਾ ਤੈਅ ਕਰਦੇ ਚੱਲ ਕੇ ਆਏ ਹਨ। ਤਬ ਸ੍ਰੀ ਅਮਰ ਜੋ ਪੁਜਾ ਡਲਾਏ, ਉਸ ਵੇਲੇ ਕਹਿੰਦੇ ਚੱਲਦਿਆਂ ਚਲਾਉਂਦਿਆਂ ਗੁਰੂ ਅਮਰਦਾਸ ਸਾਹਿਬ ਜੀ ਜਿਹੜੀ ਬਾਂਹ ਹੈ ਥੋੜੀ ਜਿਹੀ ਢੋਲਕੀ ਜ਼ਿਆਦਾ ਹਿੱਲ ਗਈ ਹੈ। ਭਾਈ ਅਚਾਨਕ ਗੁਰ ਤੇ ਆ ਗਏ, ਵਚਨ ਚੇਤ ਹੀ ਗੁਰੂ ਅੰਗਦ ਸਾਹਿਬ ਤੋਂ ਜਿਹੜੀ ਬਾਂਹ ਹੈ ਉਹ ਥੋੜੀ ਜਿਹੀ ਡੋਲਦੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੱਗੇ ਨੂੰ ਹੋ ਗਈ ਹੈ। ਦੇਖਤ ਅਮਰਦਾਸ ਵੱਡ ਭਾਗੇ, ਵੱਡੇ ਭਾਗਾਂ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਦੇਖ ਲਿਆ ਵੀ ਜਿਹੜੀ ਸਾਡੀ ਬਾਂਹ ਹੈ ਥੋੜੀ ਜ਼ਿਆਦਾ ਹਿੱਲ ਕੇ ਗੁਰੂ ਅੰਗਦ ਸਾਹਿਬ ਤੋਂ ਅੱਗੇ ਨੂੰ ਹੋ ਗਈ ਹੈ। ਵੱਡੀ ਚਿੰਤ ਚਿੱਤ ਦਾਰਨ ਭਾਰੀ, ਆਪਣੇ ਚਿੱਤ ਵਿੱਚ ਬੜੀ ਭਿਆਨਕ ਚਿੰਤਾ ਜੀ ਵੱਧ ਗਈ ਹੈ। ਮਹਾਂ ਅਵਗਿਆ ਗੁਰ ਕੀ ਧਾਰੀ, ਸਾਡੀ ਜਿਹੜੀ ਬਾਂਹ ਹੈ ਇਹਨੇ ਗੁਰੂ ਅੰਗਦ ਸਾਹਿਬ ਤੋਂ ਅੱਗੇ ਹੋ ਥੋੜਾ ਜਿਹਾ ਹੋ ਕੇ ਮਹਾਨ ਅਵਗਿਆ ਕੀਤੀ ਹੈ, ਬੇਅਦਬੀ ਕੀਤੀ ਹੈ। ਪਾਮ ਬਾਹ ਭੀ ਡੋਲ ਅਗਾਰੇ, ਸਾਡੀ ਜਿਹੜੀ ਖੱਬੀ ਬਾਂਹ ਹੈ ਜ਼ਿਆਦਾ ਜਿਹਾ ਡੋਲ ਕੇ ਜ਼ਿਆਦਾ ਜਿਹਾ ਹਿੱਲ ਕੇ ਗੁਰੂ ਅੰਗਦ ਸਾਹਿਬ ਤੋਂ ਥੋੜਾ ਜਿਹਾ ਅੱਗੇ ਹੋ ਗਈ ਕੀ ਹੈ? ਸਤਿਗੁਰ ਇਨਸੇ ਇਸਨੇ ਕੀਨ ਪਿਛਾਰੇ, ਸਾਡੀ ਬਾਹ ਨੇ ਕਹਿੰਦੇ ਗੁਰੂ ਅੰਗਦ ਸਾਹਿਬ ਜਿਹੜੇ ਸਾਡੇ ਮਹਾਨ ਸਤਿਗੁਰੂ ਨੂੰ ਥੋੜਾ ਜਿਹਾ ਪਿੱਛੇ ਕਰਿਆ ਹੈ। ਲੱਖ ਅਪਰਾਧ ਸੋ ਪੂਜਾ ਵਿਸਾਰੀ, ਸਾਡੀ ਬਾਹ ਨੇ ਗੁਰੂ ਅੰਗਦ ਸਾਹਿਬ ਜੀ ਦਾ ਗੁਨਾਹ ਕੀਤਾ, ਕਿਉਂ ਅੱਗੇ ਹੋਈ? ਕਹਿੰਦੇ ਇਹਨੂੰ ਭੁਲਾ ਹੀ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ। ਤੂਰਨ ਸੁਖ ਚਾਵਨ ਕੋ ਧਾਰੀ, ਬੜੀ ਛੇਤੀ ਕਹਿੰਦੇ ਉਹ ਬਾਂਹ ਜੀ ਨੂੰ ਕੱਠੀ ਜੀ ਕਰ ਲਿਆ, ਛਾਤੀ ਦੇ ਨਾਲ ਲਾ ਲਿਆ ਹੈ। ਛਾਤੀ ਸੰਗ ਲਾਏ ਸੋ ਲੀਨਸ, ਆਸ ਕਹਿੰਦੇ ਇਸ ਤਰ੍ਹਾਂ ਆਦਿ ਪੈ ਕਰਦਿਆਂ ਛਾਤੀ ਦੇ ਨਾਲ ਉਹ ਖੱਬੀ ਬਾਂਹ ਨੂੰ ਲਾ ਲਿਆ ਹੈ। ਤਿਸ ਛਿੰਨ ਨੇਮ ਏਵ ਕਰ ਲੀਨਸ, ਛਾਤੀ ਨਾਲ ਬਾਂਹ ਲਾ ਕੇ ਉਸ ਮੇ ਇਸ ਤਰ੍ਹਾਂ ਦਾ ਨਿਯਮ ਕਰ ਲਿਆ, ਪ੍ਰਣ ਕਰ ਲਿਆ ਗੁਰੂ ਅਮਰਦਾਸ ਸਾਹਿਬ ਜੀ। ਅਬ ਇਸ ਕੋ ਆਪਣੀ ਨਹਿ ਜਾਣਾ, ਇਹ ਜਿਹੜੀ ਬਾਂਹ ਹੈ ਜਿਸਨੇ ਗੁਰੂ ਅੰਗਦ ਸਾਹਿਬ ਤੋਂ ਅੱਗੇ ਹੋ ਕੇ ਬੇਦਬੀ ਕੀਤੀ, ਇਹਨੂੰ ਮੈਂ ਜ਼ਿੰਦਗੀ ਭਰ ਆਪਣੀ ਨਹੀਂ ਹੁਣ ਜਾਣਾਂਗਾ। ਕਿਨੋ ਗੁਰ ਅਪਰਾਧ ਪਛਾਣੋ, ਇਸ ਬਾਂਹ ਨੇ ਗੁਰੂ ਤੋਂ ਅੱਗੇ ਹੋ ਕੇ ਬੜਾ ਭਾਰੀ ਗੁਨਾਹ ਕੀਤਾ ਹੈ। ਕਾਰਜ ਇਸਕੇ ਸਾਥ ਨਾ ਕਰਾਂ, ਅੱਜ ਤੋਂ ਬਾਅਦ ਆਪਣੀ ਬਾਂਹ ਦੇ ਨਾਲ ਕੋਈ ਵੀ ਜਿਹੜਾ ਕੰਮ ਕਾਰ ਮੈਂ ਨਹੀਂ ਕਰਾਂਗਾ। ਨਹਿ ਮਮਤਾ ਕੋ ਮਨ ਮਹਿ ਧਾਰਾਂ, ਆਪਣੇ ਮਨ ਦੇ ਵਿੱਚ ਬਾਂਹ ਲਈ ਕੋਈ ਮੇਰ ਧਾਰਾਂਗਾ ਵੀ ਹੁਣ ਬਾਂਹ ਮੇਰੀ ਹੈ। ਜਬ ਲਗ ਮਹਿ ਮਹਿ ਤਨ ਕੋ ਧਾਰਾਂ, ਜਿੰਨਾ ਚਿਰ ਤੱਕ ਧਰਤੀ ਤੇ ਆਪਣਾ ਸਰੀਰ ਅਸੀਂ ਰੱਖਾਂਗੇ, ਤਿਸਕੇ ਸੰਗ ਨਾ ਕਛੂ ਸੁਧਾਰ, ਪਰਨ ਕਰ ਲਿਆ ਵੀ ਇਹਦੇ ਨਾਲ ਕਦੇ ਵੀ ਕੋਈ ਨੀ ਕੰਮ ਕਰਾਂਗੇ, ਬਾਅਦ ਤੋਂ ਕੰਮ ਨੀ ਕੋਈ ਲਵਾਂਗੇ। ਛਾਤੀ ਸਾਥ ਲਾਏ ਸੋ ਹੱਥ, ਇਸ ਤਰ੍ਹਾਂ ਦਾ ਪਰਨ ਕਰਕੇ ਜਿਹੜਾ ਹੱਥ ਹੈ ਬਾਂਹ ਸਮੇਤ ਛਾਤੀ ਨਾਲ ਲਾ ਲਿਆ ਆਪ ਜੀ ਨੇ। ਚਲੇ ਜਾਤ ਸੰਗ ਸ੍ਰੀ ਗੁਰਨਾਥ, ਗੁਰੂ ਅੰਗਦ ਸਾਹਿਬ ਮਹਾਰਾਜ ਜੋ ਆਪਣੇ ਮਾਲਕ ਉਹਨਾਂ ਨਾਲ ਚਲੇ ਜਾ ਰਹੇ ਅਮਰਦਾਸ ਸਾਹਿਬ ਜੀ। ਇੱਕ ਹੱਥ ਦਾਹਨ ਤੇ ਤਿੰਨਹੂੰ, ਇੱਕ ਜਿਹੜਾ ਕਹਿੰਦੇ ਸੱਜਾ ਹੱਥ ਹੈ ਉਸਦੇ ਨਾਲ ਤਦੋਂ ਕਿਰਿਆ ਸੁਧਾਰਤ ਭੇ ਤਨ ਸਭ ਹੂੰ, ਜਿੰਨੀ ਸਰੀਰ ਦੀ ਕਿਰਿਆ ਸਾਰੀ ਕਹਿੰਦੇ ਇੱਕ ਸੱਜੇ ਹੱਥ ਨਾਲ ਹੀ ਕਰਦੇ ਰਹੇ ਸਵਾਰਦੇ ਰਹੇ। ਜੇ ਤਿਕ ਤਨ ਆਦਿਕ ਕੀ ਕਾਰੇ, ਜਿਵੇਂ ਸਰੀਰ ਆਦਿਕ ਦੀ ਕੰਮ ਕਾਰ ਹੁੰਦਾ, ਇਹਨੂੰ ਨਹਾਉਣਾ ਧੋਣਾ ਹੋਰ ਖੋਣਾ ਪਿਆਉਣਾ। ਨਹੀਂ ਬਾਮ ਸੋ ਕਬਹੂੰ ਸੁਧਾਰੇ, ਕਹਿੰਦੇ ਜਿਹੜਾ ਸੱਜਾ ਹੱਥ ਹੈ ਸੱਜੀ ਬਾਂਹ ਉਹਦੇ ਨਾਲ ਕਦੇ ਜ਼ਿੰਦਗੀ ਭਰ ਕੋਈ ਕੰਮ ਹੀ ਨਹੀਂ ਕਰਿਆ, ਸੱਜੇ ਹੱਥ ਨਾਲ ਸਜੀਵਾਂ ਨਾਲ ਸਾਰੀ ਕਿਰਿਆ ਕਰਦੇ ਰਹੇ ਜ਼ਿੰਦਗੀ ਭਰ। ਇਹੋ ਸ੍ਰੀ ਅਮਰ ਕਰ, ਇਹੋ ਸ੍ਰੀ ਅਮਰ ਕਾਹੇ ਉਹ ਕਸ ਕਰੀ। ਹਾਂ ਕਵੀ ਜੀ ਕਹਿੰਦੇ ਆ ਵੀ ਜੇ ਤੁਸੀਂ ਸਰੋਤੇ ਹੋ ਪੁੱਛ ਲਓ ਵੀ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਸ ਤਰ੍ਹਾਂ ਕਰ ਲਈ, ਵੀ ਕਿਉਂ ਬਾਂਹ ਭੁਲਾਤੀ, ਕਿਉਂ ਨੀ ਇਹ ਤੋਂ ਕੰਮ ਲਿਆ? ਅੰਗ ਅੰਗ ਗੁਰ ਭਗਤੀ ਧਰੀ, ਇਹਦਾ ਕਾਰਨ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਅੰਗ ਅੰਗ ਵਿੱਚ ਗੁਰੂ ਅੰਗਦ ਸਾਹਿਬ ਦੀ ਭਗਤੀ ਭਾਵ ਨੂੰ ਧਾਰਨ ਕੀਤਾ ਹੋਇਆ ਸੀ। ਇਸ ਬਿਦ ਅਪਰ ਜੇ ਕੋ ਨਰ ਕਰੇ, ਇਹ ਵੀ ਗੁਰੂ ਕੇ ਸਿੱਖ ਹੋ, ਇਸ ਤਰ੍ਹਾਂ ਦਾ ਜਿਹੜਾ ਕੋਈ ਸਿੱਖ ਸੇਵਕ ਪੁਰਸ਼ ਹੈ ਗੁਰੂ ਦੇ ਨਾਲ ਪ੍ਰੇਮ ਪਿਆਰ ਕਰੇਗਾ, ਇਹੋ ਜਿਹਾ ਪਰਨ ਧਾਰੇਗਾ ਵੀ ਇਹ ਗੁਰੂ ਦੀ ਬੇਅਦਬੀ ਹੋ ਗਈ ਹੈ ਤਾਂ ਸਰੀਰ ਤੋਂ ਮੈਂ ਕੋਈ ਕੰਮ ਨਹੀਂ ਲੈਣਾ ਹੈ। ਭੁਗਤ ਮੁਕਤ ਨਹਿ ਭਵ ਜਲ ਤਰੇ, ਭੁਗਤ ਮੁਕਤ ਲਹਿ ਭਵ ਜਲ ਤਰੇ, ਆਓ ਤਾਂ ਪੁਰਸ਼ ਪਦਾਰਥ ਵੀ ਲੈ ਲਏਗਾ, ਇਸ ਤਰ੍ਹਾਂ ਮੁਕਤੀ ਲੈ ਕੇ ਸੰਸਾਰ ਤੋਂ ਤਰ ਜਾਏਗਾ। ਸ੍ਰੀ ਅੰਗਦ ਅਵਲੋਕ ਪ੍ਰਸੰਨੇ, ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਐਸਾ ਨਿਜਮ ਪਰਨ ਦੇਖ ਕੇ ਬਹੁਤ ਪ੍ਰਸੰਨ ਹੋ ਗਏ। ਕਰ ਸੋ ਛੁਡਾਇਓ ਕਹਿ ਧਨ ਧੰਨੇ, ਆ ਜਿਹੜਾ ਹੱਥ ਹੈ ਨਾ ਉਹ ਛਾਤੀ ਨਾਲ ਛੁਡਾਇਆ, ਪਾਸੇ ਜੇ ਕੀਤਾ ਵੀ ਐਸਾ ਨਹੀਂ ਕਰਨਾ ਹੈ, ਧਨ ਹੈ ਧਨ ਐਸੇ ਕਿਹਾ ਹੈ। ਔਰ ਮੈਂ ਜਾਤੇ ਕਰਤ ਵਿਚਾਰਾ, ਹਾਂ ਹਿਰਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਜਾਂਦੇ ਹੋਏ ਵਿਚਾਰ ਕਰ ਰਹੇ, ਇਹ ਦੇਵ ਹੈ ਉਪਦੇਸ਼ ਉਦਾਰਾ, ਇਹ ਜੋ ਗੁਰੂ ਅਮਰਦਾਸ ਸਾਹਿਬ ਜੀ ਇਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਉਪਦੇਸ਼ ਦੇਣਗੇ ਸੰਸਾਰ ਵਿੱਚ। ਭਗਤ ਕਰਹਿ ਨਰ ਵਿੱਚ ਸਤ ਸੰਗਤ, ਇਸ ਸੰਗਤ ਵਿੱਚ ਬੈਠ ਕੇ ਬੜੇ ਲੋਕ ਭਗਤੀ ਕਰਿਆ ਕਰਨਗੇ ਇਹਨਾਂ ਨੂੰ ਦੇਖ ਕੇ, ਕਿਉਂਕਿ ਆਪ ਜੀ ਚੁਬਾਰੇ ਵਿੱਚ ਕੀਲੀ ਸਾਹਿਬ ਸਥਾਨ ਜਿੱਥੇ ਆ ਉਹਦੇ ਨਾਲ ਹੱਥ ਜਿਹਾ ਸਹਾਰਾ ਜਿਹਾ ਲੈ ਕੇ ਖੜੇ ਰਹਿੰਦੇ, ਭਗਤੀ ਕਰਦੇ ਰਹਿੰਦੇ ਸਨ। ਇਸ ਕਰਕੇ ਆਪ ਜੀ ਨੇ ਕਿਹਾ ਵੀ ਇਹ ਬਹੁਤ ਇਹਨਾਂ ਨੂੰ ਵੇਖ ਕੇ ਸੰਗਤ ਦੇ ਪੁਰਸ਼ ਭਗਤੀ ਕਰਿਆ ਕਰਨਗੇ। ਸਤਿਆ ਨਾਮ ਸੰਗ ਹੋਵੇ ਰੰਗਤ, ਜਿੰਨੀ ਸੰਗਤ ਹੈ ਸਤਨਾਮ ਦੇ ਸਭ ਦੇ ਸਤਨਾਮ ਵਾਹਿਗੁਰੂ ਦੇ ਨਾਲ ਸਭ ਦਾ ਰੰਗਤ ਕੀ ਹੈ ਪ੍ਰੇਮ ਪਿਆਰ ਹੋਵੇਗਾ। ਇਸ ਤੇ ਹੋਏ ਉਧਾਰ ਹਜ਼ਾਰੋ, ਇਹ ਜੋ ਗੁਰੂ ਅਮਰਦਾਸ ਸਾਹਿਬ ਹੈ ਜਦੋਂ ਸਾਡੇ ਬਾਅਦ ਗੁਰਤਾ ਗੱਦੀ ਤੇ ਤਖ਼ਤ ਤੇ ਬੈਠਣਗੇ ਬਹੁਤਿਆਂ ਦਾ ਉਧਾਰ ਹੋਵੇਗਾ। ਨਿਮਾਣਿਆਂ ਦੇ ਮਾਣ ਬਣਿਆ, ਨਿਤਿਆਂ ਦੀ ਗੱਤ ਕਰਨਗੇ, ਨਿਤਰਿਆਂ ਦੀ ਤਿਰ ਰੂਪ, ਨੋਟਿਆਂ ਦੀ ਓਟ ਰੂਪ, ਨਿਆਸਰਿਆਂ ਦੇ ਆਸਰੇ ਇਸ ਤਰ੍ਹਾਂ ਹੀ ਮਹਾਨ ਹੋਣਗੇ। ਸਿੱਖੀ ਮਾਰਗ ਕੋ ਵਿਸਤਾਰੋ, ਇਸ ਤਰ੍ਹਾਂ ਜਿਹੜਾ ਗੁਰੂ ਨਾਨਕ ਦਾ ਸਿੱਖੀ ਦਾ ਰਸਤਾ ਇਸ ਨੂੰ ਬੜਾ ਭਾਰੀ ਏ ਫਲਾਣਗੇ। ਪਹੁੰਚੇ ਜਾਏ ਖਡੂਰ ਮਝਾਰੂ, ਐਸਾ ਵਿਚਾਰ ਕਰਦੇ ਹੋਏ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਜਾ ਪਹੁੰਚੇ। ਬੈਠੇ ਬਹਰੋ ਸਿੰਘਾਸਨ ਚਾਰੂ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਸੋਹਣੇ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸਜ ਵਜ ਗਏ ਬੈਠ ਗਏ। ਢਿੱਗ ਸ੍ਰੀ ਅਮਰ ਹੇਰ ਹਰ ਖਾਏ, ਕੋਲ ਗੁਰੂ ਅੰਗਦ ਅਮਰਦਾਸ ਸਾਹਿਬ ਜੀ ਵੇਖ ਵੇਖ ਕੇ ਖੁਸ਼ ਹੋ ਰਹੇ ਹੈ ਸਤਿਗੁਰਾਂ। ਵਾਕ ਬਲ ਬਿਲਾਸਨ ਦਿਵਸ ਬਿਤਾਏ, ਇਸ ਤਰ੍ਹਾਂ ਆਨੰਦਮਈ ਜਿਹੜੇ ਬਚਨ ਕਰਦਿਆਂ ਦਿਨ ਬਿਤਾਇਆ ਹੈ। ਸੰਧਿਆ ਸਮੇਂ ਜਬੈ ਨੇੜੇ ਆਣਾ, ਜਦੋਂ ਸ਼ਾਮ ਦਾ ਸਮਾਂ ਕਹਿੰਦੇ ਨੇੜੇ ਹੋਇਆ ਵੀ ਸੂਰਜ ਸ਼ਿਵ ਚੱਲੇ ਸਮਝਿਆ ਹੈ। ਕਹਿਓ ਚਾਹੋ ਪੁਰਖਾ ਨਿਜ ਥਾਨਾ, ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਹਾ ਹੇ ਪੁਰਖਾ ਹੋ ਜੋ ਆਪਣਾ ਸਥਾਨ ਸ੍ਰੀ ਗੋਇੰਦਵਾਲ ਉੱਥੇ ਤੂੰ ਚਲਿਆ ਜਾ। ਆਇਸ ਪਾਏ ਚੱਲੇ ਤਿਸ ਭਾਂਤੀ, ਹਾਂ ਕਹਿੰਦੇ ਆਗਿਆ ਪਾ ਕੇ ਉਸੇ ਤਰੀਕੇ ਨਾਲ ਉਸੇ ਢੰਗ ਨਾਲ ਆਪ ਚੱਲੇ ਹਨ ਜਾਣ ਪਿਛਲੇ ਪੈਰੀ ਚੱਲ ਪਏ। ਗੁਰ ਦਿਸ ਮੁਖ ਗਮਨ ਹੈ ਪਸ ਚਾਤੀ, ਹਾਂ ਗੁਰੂ ਅੰਗਦ ਸਾਹਿਬ ਜੀ ਤਰਫ ਮੁੱਖ ਹੈ ਤੇ ਪਿਛਲੇ ਤਰਫ ਪੈਰੀ ਹੋ ਕੇ ਚੱਲ ਰਹੇ। ਤੀਨ ਕੋਸ ਚੱਲ ਹੋਏ, ਤੀਨ ਕੋਸ ਚੱਲ ਕਰ ਹੋਏ ਖਰੇ, ਜਦੋਂ ਤਿੰਨ ਕੋਹਾਂ ਤੱਕ ਰਸਤਾ ਚੱਲੇ ਹਨ ਫਿਰ ਇੱਥੇ ਆ ਕੇ ਖੜਿਆ ਹੋ ਗਏ ਤਿੰਨ ਕੋਹਾਂ ਤੇ। ਗੁਰੂ ਧਿਆਨ ਧਰ ਬੰਧਨ ਕਰੇ, ਇਸ ਤਰ੍ਹਾਂ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦਾ ਧਿਆਨ ਧਰ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਹੈ। ਕੋਸ ਰਹਿ ਜਬ ਗੋਇੰਦ ਵਾਲੇ, ਜਦੋਂ ਕਹਿੰਦੇ ਗੋਇੰਦਵਾਲ ਸਾਹਿਬ ਸਿਰਫ ਇੱਕੋ ਦਾ ਰਸਤਾ ਰਹਿ ਗਿਆ। ਪੁਰਕੀ ਦਿਸ ਮੁਖ ਕਰ ਤਬ ਚਾਲੇ, ਕਹਿੰਦੇ ਗੋਇੰਦਵਾਲ ਸਾਹਿਬ ਦੇ ਨਗਰ ਦੀ ਤਰਫ ਮੁਖ ਕਰਕੇ ਚੱਲੇ ਹਨ। ਜਾਏ ਆਪਣੇ ਧਾਮ ਬਿਰਾਜੇ, ਗੁਰੂ ਅਮਰਦਾਸ ਸਾਹਿਬ ਜੀ ਆਪਣਾ ਜਿਹੜਾ ਘਰ ਹੈ ਚਵਾਰਾ ਸਾਹਿਬ ਵਾਲਾ ਸਥਾਨ ਉਹਦੇ ਵਿੱਚ ਬਰਾਬਰਾਜਮਾਨ ਹੋ ਗਏ। ਜਿਨਕੇ ਧਿਆਨ ਧਰੇ ਜਮ ਭਾਜੇ, ਕਵੀ ਜੀ ਕਹਿੰਦੇ ਜਿਸ ਗੁਰੂ ਅਮਰਦਾਸ ਸਾਹਿਬ ਜੀ ਦਾ ਜੇ ਮਨ ਚਿੱਤ ਲਾ ਕੇ ਧਿਆਨ ਧਰੀਏ ਤੇ ਜਮ ਭੱਜ ਜਾਂਦਾ ਹੈ, ਕਾਲ ਨੀ ਨੇੜੇ ਆਉਂਦਾ ਹੈ। ਚਰਨ ਰੰਗਨ ਡਰਿਓ ਲਿਖਿਆ ਸੁੱਤ ਕੇ ਉਹ ਭਾਣ ਡਰਿਓ ਕਿਹਾ ਧਨਰਾਜ ਵੀ ਡਰਦਾ ਹੈ। ਪ੍ਰੇਮ ਨਿਰੰਤਰ ਹਿਰਦੇ ਪ੍ਰਵਾਹੂ, ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਇੱਕ ਰਸ ਪ੍ਰੇਮ ਦਾ ਪ੍ਰਭਾਵ ਵਗ ਰਿਹਾ ਹੈ। ਚਿੱਤ ਵਹਿ ਗੁਰ ਸਰੂਪ ਮਨ ਮਾਹੂ, ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਪਿੱਤਰ ਸਰੂਪ ਉਹਨੂੰ ਚਿੱਤ ਵਿੱਚ ਵਿਚਾਰ ਰਹੇ ਹੈ। ਮੁਖ ਤੇ ਬੋਲ ਹੈ ਤਾਂ ਗੁਰ ਨਾਮੂ, ਜੇ ਮੁਖੋਂ ਕੋਈ ਬਚਨ ਬੋਲਦੇ ਹੈ ਤਾਂ ਵੀ ਗੁਰੂ ਅੰਗਦ ਸਾਹਿਬ ਜੀ ਦਾ ਧੰਨ ਸਤਿਗੁਰੂ ਅੰਗਦ ਸਾਹਿਬ ਜੀ ਨਾਮ ਲੈ ਕੇ ਹੀ ਬੋਲਦੇ ਆ ਕੋਈ ਬਚਨ। ਸੁਣਹਿ ਸਰੋਣ ਕੀਰਤਨ ਸੁਖ ਧਾਮੂ, ਹਾਂ ਜੇ ਕੋਈ ਕੀਰਤਨ ਸੁਣਦੇ ਆ ਕੰਨਾਂ ਰਾਹੀਂ ਫਿਰ ਸੁਖਾਂ ਦਾ ਘਰ ਗੁਰੂ ਅੰਗਦ ਸਾਹਿਬ ਜੀ ਦਾ ਹੀ ਜਸ ਸੁਣਦੇ ਹੈ। ਅਪਰ ਨਾ ਦੇਖਿਓ ਸੁਣਿਓ ਨਾ ਭਾਵੈ, ਕਹਿੰਦੇ ਹੋਰ ਨਾ ਕੋਈ ਅੱਖਾਂ ਨਾਲ ਦੇਖਿਆ ਪੁੰਗਾ ਲੱਗਦਾ ਨਾ ਕੰਨਾਂ ਨਾਲ ਸੁਣਿਆ ਚਾਹੁੰਦਾ ਹੈ। ਸੁਣਹਿ ਸਤਿਗੁਰ ਕੀ ਔਰ ਲਿਵ ਲਾਏ, ਇੱਕ ਸਤਿਗੁਰ ਕੀ ਔਰ ਲਿਵ ਲਾਵੇ, ਇੱਕ ਸਤਿਗੁਰੂ ਦੀ ਜਿਹੜੀ ਹਿਰਦੇ ਵਿੱਚ ਬਿਰਤੀ ਲਾਉਂਦੇ ਹਨ। ਜਬ ਸਿਮਰਹਿ ਤਬ ਦਰਸ਼ਨ ਕਰੈ, ਜਦੋਂ ਵੀ ਗੁਰੂ ਅਮਰਦਾਸ ਸਾਹਿਬ ਜੀ ਚੇਤੇ ਕਰਦੇ ਹਨ ਉਦੋਂ ਹੀ ਗੁਰੂ ਅੰਗਦ ਸਾਹਿਬ ਜੀ ਆ ਜਾਂਦੇ ਹੈ ਤੇ ਆਪ ਜੀ ਦਰਸ਼ਨ ਕਰ ਲੈਂਦੇ। ਬ੍ਰਹਮ ਗਿਆਨ ਕੋ ਨਿਤ ਉਰ ਧਰੈ, ਮੇਰਾ ਪਰਮਾਤਮਾ ਬ੍ਰਹਮ ਸਰੂਪ ਐਸਾ ਜਿਹੜਾ ਬ੍ਰਹਮ ਗਿਆਨ ਹਮੇਸ਼ਾ ਹਿਰਦੇ ਵਿੱਚ ਧਾਰਦੇ। ਦੋਹਰਾ ਇੱਕ ਦਿਨ ਸ੍ਰੀ ਅੰਗਦ ਗੁਰੂ, ਇੱਕ ਦਿਨ ਦੀ ਗੱਲ ਹੈ, ਸਵਾਈ ਮਾਨ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਗਮਨੇ ਗੋਇੰਦਵਾਲ ਆਇਓ, ਗੋਇੰਦਵਾਲ ਨਗਰ ਇਧਰ ਨੂੰ ਚੱਲੇ ਹਨ, ਸੇਵਕ ਕੋ ਦਰਸ਼ਨ ਦਿਓ, ਆਪਣਾ ਸੇਵਕ ਗੁਰੂ ਅਮਰਦਾਸ ਸਾਹਿਬ ਉਹਨਾਂ ਨੂੰ ਜਾ ਦਰਸ਼ਨ ਬਖਸ਼ੇ। ਕਹਿ ਸੁਣ ਬਚਨ ਰਸਾਲ, ਹਾਂ ਬਚਨ ਸੋਹਣੇ ਕਹੇ ਵੀ ਹੈ, ਸੁੰਦਰ ਤੇ ਸੁਣੇ ਵੀ ਹੈ। ਚੌਪਈ ਸਹਿਜ ਸੁਭਾਇਕ ਆਵਤ ਚੱਲੇ, ਹਾਂ ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਤੇ ਸਵਾ ਆਪਣੀ ਮੌਜ ਵਿੱਚ ਹੀ ਚਲੇ ਆ ਰਹੇ ਸਨ। ਮਗ ਮਹਿ ਸਿੰਹਾਂ ਉਪਲ ਮਿਲੇ, ਰਸਤੇ ਵਿੱਚ ਜਿਹੜਾ ਸਿੰਹਾਂ ਨਾਮ ਦਾ ਸਿੱਖ ਹੈ ਉਪਲ ਗੋਦਾ ਮਿਲਿਆ ਹੈ। ਦੇਖਤ ਹੀ ਪਰਬੰਧਨ ਕਰੀ, ਹਾਂ ਇਹ ਸਿੰਹ ਉਪਲ ਸਿੱਖ ਨੇ ਗੁਰੂ ਅੰਗਦ ਸਾਹਿਬ ਨੂੰ ਦੇਖ ਕੇ ਨਮਸਕਾਰ ਕੀਤੀ ਹੈ। ਭਯੋ ਨਮਰ ਉਰ ਸਰਦਾ ਧਰੀ, ਬਹੁਤ ਨੀਵਾ ਹੋਇਆ, ਇਹਦੇ ਵਿੱਚ ਬੜੀ ਸ਼ਰਧਾ ਧਾਰਨ ਕੀਤੀ ਸਿੰਹ ਉਪਲ ਨੇ। ਆਪਣ ਦੇ ਨਾਲ ਕਹਿੰਦੇ 100 ਬੱਕਰਾ ਨਾ ਹੈ, ਤਿੰਨ ਕਹ ਦੇਖ ਗੁਰੂ ਬਚ ਕਹੇ, ਸੁਣੀ ਹੈ ਉਪਲ ਵਾਲੀ ਦੇਖ ਕੇ ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਿਹਾ ਹੈ। ਉਹ ਸਿੰਹਾ ਇਹ ਕਿਤੇ ਲਿਆਏ, ਵੀ ਇਹ ਸਿੰਹ ਕਿਥੋਂ ਤੂੰ 100 ਬੱਕਰਾ ਜਾ ਖਰੀਦ ਕੇ ਲਿਆਇਆ ਹੈ, ਕਿਉ ਕੀਨਸ ਇਨਕੋ ਸਮਦਾਇ, ਜਿਹੜੇ ਕਹਿੰਦੇ ਬਹੁਤ ਗਿਣਤੀ ਵਿੱਚ ਬੱਕਰੇ ਜੇ ਤੂੰ ਕਿਵੇਂ ਇਕੱਠੇ ਕਰੇ ਹੋਏ। ਸੁਣ ਕਰ ਜੋੜੇ ਕਹਿਓ ਬਿਰਤੰਤ, ਸੁਣ ਕੇ ਹੱਥ ਜੋੜੇ ਤੇ ਸਾਰਾ ਪ੍ਰਸੰਗ ਦੱਸਿਆ ਹੈ। ਹੇ ਸ੍ਰੀ ਸਤਿਗੁਰ ਜੀ ਭਗਵੰਤ, ਹੇ ਸਵਾਏ ਮਾਨ ਸਤਿਗੁਰੂ ਅੰਗਦ ਸਾਹਿਬ ਜੀ, ਪਰਮੇਸ਼ਰ ਖਟ ਭਗਵਾਨ ਸਮੇਸ ਭਗਵਾਨ ਜੀ, ਮੋਹਿ ਪੁੱਤਰ ਕੋ ਮੁੰਡਨ ਹੈ, ਜਿਹੜਾ ਮਹਾਰਾਜ ਜਿਹੜਾ ਪੁੱਤਰ ਹੈ ਉਹਦਾ ਮੁੰਡਨ ਹੈ ਮੰਗਣਾ ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਤਵਾਰਿਖ ਵਿੱਚ ਤੇ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਹੀ ਇਹ ਮੰਗਣਾ ਹੀ ਲਿਖਿਆ। ਇੱਥੇ ਮੁੰਡਨ ਜਾਂ ਜਿਹੜਾ ਸਿਰ ਮੂੰਹ ਮਨਾਉਂਦੇ ਕਈ ਲੋਕ, ਇਸ ਤਰ੍ਹਾਂ ਕਈਆਂ ਦੇ ਬੱਚੇ ਦੇ ਕਹਿੰਦੇ ਮੁਰਮੁਰ ਜਾਂਦੇ ਸੀ, ਉਹਨਾਂ ਦੀ ਝੰਡ ਝੁੰਡ ਜੀ ਲਾਉਂਦੇ ਸੀ, ਇਸ ਤਰ੍ਹਾਂ ਦਾ ਪੁੱਠਾ ਸਿੱਧਾ ਜਿਹਾ ਰਿਵਾਜ ਹਿੰਦੂਆਂ ਵਿੱਚ ਪਿਆ ਹੋਇਆ। ਵਹਿਮਾ ਪ੍ਰਕਾਸ਼ ਵਿੱਚ ਗੁਰੂ ਖਾਲਸਾ ਤਵਾਰੀਖ ਵਿੱਚ ਤਾਂ ਇਹ ਮੰਗਣਾ ਹੀ ਲਿਖਿਆ ਹੈ, ਇਸ ਤਰ੍ਹਾਂ ਪੰਥ ਪ੍ਰਕਾਸ਼ ਵਿੱਚ ਸਿੱਖ ਸਜਣਾ ਲਿਖਿਆ ਹੈ। ਪਰ ਸੰਪਰਦਾਵੇ ਜਿਹੜਾ ਕੋਈ ਇਹ ਆਪਣੇ ਬੱਚੇ ਦਾ ਇਹਨੇ ਮੰਗਣਾ ਕਰਨਾ ਸੀ, ਸ਼ਗਨ ਕਰਨਾ ਸੀ, ਉਹਦੇ ਵਾਸਤੇ ਬੱਕਰਾ 100 ਇਕੱਠਾ ਕਰਕੇ ਲਿਜਾ ਰਿਹਾ ਸੀ, ਐਸੇ ਠੀਕ ਸਮਝਣਾ ਹੈ। ਵੱਡ ਉਤਸ਼ਾਹ ਕਰਿਓ ਹਮ ਚਾਹੇ, ਮੈਂ ਮਹਾਰਾ ਮੰਗਣੇ ਸਮੇਂ ਅਸੀਂ ਬੜਾ ਭਾਰੀ ਤਕੜਾ ਉਤਸ਼ਾਹੀ ਖੁਲਖਲਾਸੇ ਨਾਲ ਹੀ ਕਰਿਆ ਚਾਹੁੰਦੇ ਹਾਂ। ਹਮਰੀ ਕੁੱਲ ਸਭ ਇਕੱਠੀ ਹੋਏ, ਮਹਾਰਾ ਜਿੰਨੀ ਸਾਡੀ ਕੁੱਲ ਹੈ ਨਾ ਉਹ ਮੰਗਣੇ ਵਾਲੇ ਦਿਨ ਇਧਰੋਂ ਉਧਰੋਂ ਸਾਰੀ ਇਕੱਠੀ ਹੋਵੇਗੀ। ਵੱਡੇ ਹਮਾਰਨ ਕੀ ਵਿਧ ਸੋਏ, ਇਹ ਸਾਡੀ ਜਿਹੜੀ ਵਿਧੀ ਹੈ ਨਾ ਮਰਜ਼ਾਦਾ ਹੈ ਮਹਾਰਾਜ, ਸਾਡੇ ਵੱਡ ਵਡੇਰਿਆਂ ਦੀ ਹੈ ਵੀ ਜਦੋਂ ਕਿਸੇ ਦਾ ਮੰਗਣਾ ਉਹਦੇ ਉਹਦਾ 100 ਬੱਕਰਾ ਅਸੀਂ ਵੱਢ ਕੇ ਖਾਂਦੇ ਹਾਂ। ਇਸ ਵਿਧ ਕਰਨ ਹੈ ਵਿਵਹਾਰ, ਇਸ ਕਰਕੇ ਮਹਾਰਾਜ ਸਾਡੇ ਕੁਲ ਦੀ ਰੀਤੀ ਅਨੁਸਾਰ ਇਸ ਤਰ੍ਹਾਂ ਦਾ ਵਿਵਹਾਰ ਜਾ ਕਰਨਾ ਹੀ ਹੈ। ਆਵਹਿ ਅਮਿਖ ਕਰਹਿ ਆਹਾਰ, ਜਦੋਂ ਸਾਗ ਸੰਬੰਧੀ ਕਹਿੰਦੇ ਇਕੱਠੇ ਹੋ ਕੇ ਆਉਂਦੇ ਮੰਗਣੇ ਸਮੇਂ, ਫਿਰ ਬੱਕਰੇ ਇਹਨਾਂ ਮਾਸ ਦਾ ਭੋਜਨ ਛਕਦੇ ਹੈ। ਸਦਾ ਜਠੇਰਨ ਰੀਤ ਹਮਾਰੇ, ਮਹਾਰਾਜ ਮੇਰੇ ਨੀ ਸਾਡੇ ਵੱਡ ਵਡਿਆਂ ਦੀ ਰੀਤੀ ਚਲੀ ਆਉਂਦੀ ਹੈ। ਓਦਨ ਆਮਿਖ ਦੇਹ ਆਹਾਰੇ, ਜਦੋਂ ਕਿਸੇ ਜੀ ਦਾ ਮੰਗਣਾ ਹੁੰਦਾ ਹੈ ਫਿਰ ਜਿੰਨੇ ਆਏ ਹੁੰਦੇ ਉਹਨਾਂ ਨੂੰ ਚੌਲ ਤੇ ਮਾਸ ਦਾ ਭੋਜਨ ਛਕਾਇਆ ਜਾਂਦਾ ਹੈ। ਖੁਸ਼ੀ ਅਨੇਕ ਪ੍ਰਕਾਰਨ ਹੋਏ, ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਹੁੰਦੀਆਂ, ਬਾਜੇ ਗਾਜੇ ਬਜਦੇ ਹੈ। ਉਹ ਮੇਲ ਕੁੱਲ ਕੇ ਸਭ ਕੋ, ਕੁਲ ਦੇ ਜੀਆ ਜੰਤ ਹੁੰਦੇ ਸਾਰਿਆਂ ਦਾ ਇੱਕ ਜਗ੍ਹਾ ਮੇਲ ਹੁੰਦਾ ਇਕੱਠ ਹੁੰਦਾ। ਸੁਣ ਕਰ ਬਿਕ ਸੇ ਗੁਰੂ ਕਿਰਪਾਲ। ਗੁਰੂ ਅੰਗਦ ਸਾਹਿਬ ਜੋ ਬੜੇ ਦਿਆਲੂ ਕਿਰਪਾਲੂ ਏ, ਸੀਹੇ ਉੱਪਰ ਤੋਂ ਸੁਣ ਕੇ ਖਿੜਖਿੜਾ ਕੇ ਹੱਸੇ। ਭਲੋ ਕਰਨ ਹਿਤ ਕਹਿ ਤਿਸ ਕਾਲ, ਆਏ ਸੀਹੇ ਉੱਪਰ ਦਾ ਭਲਾ ਕਰਨ ਵਾਸਤੇ ਗੁਰੂ ਮਹਾਰਾਜ ਨੇ ਉਹ ਬਚਨ ਕਿਹਾ ਇਸ ਨੂੰ ਜੀਵਨ ਹਿੰਸਾ ਕਰ। ਉਹ ਸੀਹੇ ਉੱਪਰ ਬੱਚੇ ਦੇ ਮੰਗਣੇ ਪਿੱਛੇ ਇੰਨੇ ਜੀਵਾਂ ਦੀ ਤੂੰ ਹੱਤਿਆ ਕਰੇ, ਇੰਨੇ ਬੱਕਰਿਆਂ ਨੂੰ ਮਾਰੇਗਾ। ਪਾਪ ਵਿਸਾਲ ਆਪਣ ਸਿਰ ਧਰੇ, ਦੇਖ ਲਾ ਸੌ ਬੱਕਰਾ ਮਾਰ ਕੇ ਸਾਰਾ ਜਿਹੜਾ ਵੱਡਾ ਪਾਪ ਹੈ ਤੂੰ ਆਪਣੇ ਸਿਰ ਤੇ ਰੱਖ ਲੇਂਗੇ, ਸਾਰਾ ਤੇਰੇ ਸਿਰ ਲੱਗੇਗਾ। ਅਬ ਤੋਂ ਸੁਗਮ ਜਾਨੀ ਹੈ ਕਰਬੋ, ਹੁਣ ਤਾਂ ਇਹ ਜਿਹੜਾ ਸੌ ਬੱਕਰਾ ਮਾਰ ਲੈਣਾ ਖਾ ਲੈਣਾ ਸੌਖਾ ਕਮੀ ਹੈ। ਅੰਤ ਮਹਾਂ ਦੁੱਖ ਨਰਕ ਨਾ ਪਰਬੋ, ਜਦੋਂ ਅੰਤ ਦਾ ਸਮਾਂ ਆਇਆ ਮਹਾਨ ਕਹਿੰਦੇ ਜਿਹੜਾ ਨਰਕ ਦਾ ਦੁੱਖ ਹੈ ਉਹਦੇ ਵਿੱਚ ਪੈਣਾ ਪਏਗਾ, ਨਰਕਾਂ ਵਿੱਚ ਪਵੇਗਾ। ਦੇਹ ਸ਼ਾਸਨਾ ਜਮ ਕੇ ਦੂਤ, ਆ ਜਿਹੜਾ ਤੂੰ ਪਾਪ ਜਿਹਾ ਕੀਤਾ ਫਿਰ ਧਰਮਰਾਜ ਦੇ ਜਮ ਦੂਰ ਜੇ ਜਦੋਂ ਚੰਗੀ ਸਜ਼ਾ ਦੇਣਗੇ ਚਾਟਾ ਛਕਾਉਣਗੇ ਤੈਨੂੰ, ਤਹਾਂ ਨਾ ਪਹੁੰਚੇ ਬੰਦਪ ਪੂਤ। ਆ ਜਿਹਨਾਂ ਨੂੰ ਤੂੰ ਸੌ ਬੱਕਰਾ ਮਾਰ ਕੇ ਛਕਾਉਣਾ ਹੈ ਉਹਨਾਂ ਨੇ ਸਾਕਸੋ ਦੀਆਂ ਨੇ ਸਹਾਇਤਾ ਕਰਨੀ ਨੀ, ਪੂਜਣਾ ਹੈ ਤੈਨੂੰ ਜਮਾਂ ਤੋਂ ਵੀ ਮਾਰ ਤੋਂ ਨਹੀਂ ਛਡਾਉਣਾ ਹੈ। ਜਿਨਕੇ ਹਿਤ ਅਗ ਕਰਮ ਕਮਾਏ, ਜਿਨ੍ਹਾਂ ਸਾਕ ਸੰਧੀਆਂ ਦੀ ਖੁਸ਼ੀ ਲੈਣ ਵਾਸਤੇ ਤੂੰ ਬੜਾ ਭਾਰੀ ਪਾਪ ਰੂਪ ਕਰਮ ਕਮਾ ਰਿਹਾ ਹੈ, ਤਹਾਂ ਨਾ ਰੰਚਕ ਹੋਏ ਸਹਾਈ। ਉੱਥੇ ਦਾ ਇਹ ਖਾਣ ਪੀਣਿਆਂ ਵਾਲੇ ਬਣ ਕਹਿੰਦੇ ਭੋਰਾ ਮਾਤਰ ਤੇਰੇ ਸਹਾਈ ਨਹੀਂ ਹੋਣਾ ਹੈ। ਸੁੱਖ ਭੋਗ ਗਏ ਸਗਰੇ ਲੋਕ, ਜਿੰਨੇ ਲੋਕ ਕਹਿੰਦੇ ਬਾਪ ਗੁੱਗੇ ਬੱਕਰੇ ਸੁੱਖ ਭੋਗ ਜਾਣਗੇ। ਆਪਦਾ ਪਰ ਹੈ ਤੋਹ ਵੱਡ ਸੋ, ਦੇਖ ਲਾ ਜਦੋਂ ਮਰਨ ਦਾ ਸਮਾਂ ਮੁਸੀਬਤ ਤੇਰੇ ਤੇ ਆ ਜਾਈ ਫੇਰ ਤੈਨੂੰ ਛੋਕੇ ਡੋਬੇ ਪੈਣਗੇ ਵੀ ਇਹ ਕਿਉਂ ਮੈਂ ਕਰਿਆ। ਧਰਮ ਰਾਏ ਜਬ ਕਰ ਹੈ ਲੇਖਾ, ਦੇਖ ਲਾ ਵੇ ਸੀਹੇ ਉੱਪਰ ਜਦੋਂ ਧਰਮ ਰਾਏ ਨੇ ਫਿਰ ਤੇਰਾ ਹਿਸਾਬ ਕਿਤਾਬ ਕੀਤਾ। ਲਹਿ ਮਹਾਂ ਦੁੱਖ ਰਹਿ ਨਾ ਸੇਖਾ, ਮਹਾਂ ਨਹੀਂ ਦੁੱਖ ਲਏਗਾ ਫਿਰ ਕੋਈ ਬਾਕੀ ਕਸਰ ਨਹੀਂ ਰਹੇਗੀ, ਪੂਰਾ ਪੂਰਾ ਹਿਸਾਬ ਹੋਏ ਤੇ ਪੂਰਾ ਪੂਰਾ ਹੀ ਸਜ਼ਾ ਮਿਲੇਗੀ। ਸੁਣ ਸੀਹੇ ਭੈ ਧਾਰ ਬਡੇਰੇ, ਗੁਰੂ ਅੰਗਦ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਸਿੰਘਾਂ ਉੱਪਰ ਨੇ ਬੜਾ ਭੈ ਡਰ ਧਾਰਿਆ ਹੈ। ਕਹਿਓ ਕਰੋ ਜਸ ਆਇਸ ਤੇਰੇ, ਕਹਿਣ ਲੱਗਿਆ ਹੇ ਗੁਰੂ ਅੰਗਦ ਸਾਹਿਬ ਜੀ ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੋਵੇ ਹੁਣ ਮੈਂ ਉਸ ਤਰ੍ਹਾਂ ਕਰਾਂਗਾ। ਸ੍ਰੀ ਗੁਰ ਕਹਾ ਕਰੋ ਉਪਚਾਰ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਹੁਣ ਮੈਂ ਕਿਵੇਂ ਇਲਾਜ ਕੀ ਯਤਨ ਕਰਾਂ। ਜਿਸ ਤੇ ਹੋਏ ਨਾ ਜੀਵ ਸੰਘਾਰ, ਇਸ ਕਰਕੇ ਮਹਾਰਾਜ ਜੀਵਾਂ ਦੀ ਹੱਤਿਆ ਨਾ ਹੋਏ ਨਾ ਸੋ ਬੱਕਰਾ ਮੈਨੂੰ ਮਾਰਨਾ ਪਵੇ। ਨੀਕੀ ਬਾਤ ਆਪ ਮੁਝ ਕਹੋ, ਆਪ ਜੀ ਮਹਾਰਾਜ ਬਿਲਕੁਲ ਚੰਗੀ ਤਾਂ ਚੰਗੀ ਗੱਲ ਮੈਨੂੰ ਕਹਿ ਰਹੇ ਹੋ। ਪਾਚ ਜਿਮ ਰਹੋ ਸੋ ਮੈਂ ਵੀ ਚਾਹੋ, ਮੈਂ ਵੀ ਚਾਹੁੰਦਾ ਵੀ ਇਹ ਸੋ ਬੱਕਰੇ ਮਾਰਨ ਤੋਂ ਇਹ ਪਾਪ ਕਰਨ ਤੋਂ ਮੈਂ ਵੀ ਬਚ ਰਹਾ। ਉਹ ਨਾ ਪਾਪ ਨਰਕ ਮੈਂ ਪਰਿਓ, ਹਾਂ ਜਿਸ ਕਰਕੇ ਪਾਪ ਨਾ ਹੋਵੇ ਮੈਂ ਨਰਕਾਂ ਵਿੱਚ ਨਾ ਪਵਾਂ। ਜੀਵ ਘਾਤ ਚੇਤਿਤ ਮੈਂ ਡਰਿਓ, ਜੀਵ ਜੀਵ ਘਾਤ ਤੇ ਚਿੱਤ ਮੈਂ ਡਰਿਓ, ਜਿਹੜਾ ਜੀਵਾਂ ਨੂੰ ਮਾਰਨਾ ਹੈ ਉਹਨੂੰ ਚਿੱਤ ਵਿੱਚ ਡਰ ਵੀ ਰਿਹਾ ਹਾਂ। ਆਪ ਸਖਤ ਧਰ ਹੋ ਸਮਰੱਥ, ਮਹਾਰਾਜ ਸ਼ਕਤੀਆਂ ਕਰਕੇ ਬੜੇ ਮਹਾਨ ਸਮਰੱਥ ਹੋ ਤਾਕਤਵਰ ਹੋ। ਰਾਖੋ ਮੋਹ ਪ੍ਰਭੂ ਦੇਹੋ ਹੱਥ, ਹੇ ਗੁਰੂ ਅੰਗਦ ਸਾਹਿਬ ਪਰਮੇਸ਼ਰ ਰੂਪ ਮੈਨੂੰ ਇਹ ਜੀਵ ਹੱਤਿਆ ਤੋਂ ਹਰ ਦੇ ਕੇ ਬਚਾ ਕੇ ਰੱਖ ਲਓ ਜੀ। ਤੁਮ ਤੇ ਵੱਡੋ ਕਹਾ ਮੈਂ ਪਾਵਾਂ, ਹੇ ਗੁਰੂ ਅੰਗਦ ਸਾਹਿਬ ਤੋਂ ਤੁਹਾਤੋਂ ਵੱਡਾ ਹੋਰ ਕੌਣ ਮੈਂ ਪਾਊਂਗਾ। ਪਰਿਓ ਸਰਨ ਮੈਂ ਨਿਤ ਗੁਣ ਗਾਵਾਂ, ਮੈਂ ਤੁਹਾਡੀ ਸ਼ਰਣੀ ਪਿਆ ਹਾਂ ਤੇ ਹਮੇਸ਼ਾ ਤੁਹਾਡੇ ਗੁਣ ਗਾਉਣਾ, ਕਿਉਂਕਿ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਸਿੰਘਾਂ ਉੱਪਰ ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਲਿਖਿਆ ਹੈ, ਇਸ ਕਰਕੇ ਜਿਹੜਾ ਇਹ ਕਹਿ ਰਿਹਾ ਕਿ ਮਹਾਰਾਜ ਤੁਹਾਡੀ ਸ਼ਰਨ ਪਿਆ, ਤੁਹਾਡੇ ਗੁਣ ਗਾ ਰਿਹਾ ਹਾਂ। ਜਿਵੇਂ ਇਹੋ ਜੀਵ ਘਾਤ ਨਹੀਂ ਹੋਵੇ, ਜਿਸ ਤਰ੍ਹਾਂ ਇਹ ਜੀਵਾਂ ਦਾ ਘਾਤ ਨਾ ਹੋਵੇ, ਨਾ ਮਰਨਾ ਹੋਵੇ, ਨਹੀਂ ਜਠੇਰਨ ਕੋ ਦੁੱਖ ਜੋਵੇ, ਬਾਕੀ ਜਿਹੜੇ ਮੇਰੇ ਵੱਡ ਵਡੇਰੇ ਉਹਨਾਂ ਦਾ ਵੀ ਦੁੱਖ ਨਾ ਮੈਨੂੰ ਵੇਖਣਾ ਪਵੇ। ਆਸ ਉਪਾਏ ਅਬ ਆਪ ਅਲਾਵੋ। ਇਹ ਸਤਿਗੁਰੂ ਜੀ ਇਹੋ ਜਿਹਾ ਉਪਰਾਲਾ ਹੀਲਾ ਹੁਣ ਮੈਨੂੰ ਦੱਸੋ ਜੀ। ਆਪਣੋ ਸੇਵਕ ਜਾਨ ਬਤਾਵੋ। ਆਪਣਾ ਮਹਾਰਾਜ ਗੁਰੂ ਘਰ ਦਾ ਸਿੱਖ ਸੇਵਕ ਜਾਣ ਕਰਕੇ ਮੈਨੂੰ ਬਚਾ ਲੋ, ਦੱਸੋ ਜੀ। ਇਮ ਬੇਨਤੀ ਸੁਣ ਕੇ ਤਿਸਕੇਰੀ। ਇਸ ਤਰ੍ਹਾਂ ਦੀ ਜਿਹੜੀ ਕੋਈ ਬੇਨਤੀ ਆ ਉਹ ਸਿੰਹੇ ਉੱਪਰ ਦੀ ਸੁਣ ਕੇ ਭਏ ਕਿਰਪਾਲ ਭਨਿਓ ਬਚ ਫੇਰੀ। ਹਾਂ, ਗੁਰੂ ਅੰਗਦ ਸਾਹਿਬ ਜੀ ਦਿਆਲੂ ਕਿਰਪਾਲੂ ਹੋਵੇ ਐ ਤਿਉ ਬਚਨ ਕਿਹਾ ਹੈ। ਹਮਰੇ ਦੁਆਰੇ ਮੁੰਡਨ ਕਰੋ। ਮਹਾਰਾਜ ਕਹਿੰਦੇ ਲੈ ਵੀ ਇੱਕ ਤਰੀਕਾ ਬਚਨ ਦਾ ਹੈ, ਸਾਡੇ ਅਸਥਾਨ ਤੇ ਖਰੂਰ ਸਾਹਿਬ ਸਾਰਿਆਂ ਨੂੰ ਲੈ ਕੇ ਆ ਗਿਆ, ਉੱਥੇ ਤੂੰ ਆਪਣੇ ਬੱਚੇ ਦਾ ਮੰਗਣਾ ਕਰ ਲੈ। ਉਰਕੋ ਭਰਮ ਸਰਬ ਪਰ ਹਰੋ। ਆਪਣੇ ਹਿਰਦੇ ਦਾ ਜਿਹੜਾ ਭਰਮ ਭੁਲੇਖਾ ਸਾਰਾ ਦੂਰ ਕਰ ਦੇ, ਵੀ ਸ਼ਾਇਦ ਕਿਤੇ ਮੇਰੇ ਸਾਖ ਸੰਬੰਧੀ ਨਾ ਗੁੱਸੇ ਹੋ ਜਾਣ, ਕਿਤੇ ਵੱਡ ਵਡੇਰੇ ਨਾ ਔਖੇ ਹੋਣ। ਵਿਘਨ ਜਠੇਰਨ ਕੋ ਨਹਿ ਹੋਏ। ਨਾ ਤਾਂ ਤੇਰੇ ਵੱਡ ਵਡੇਰਿਆਂ ਵੱਲੋਂ ਕੋਈ ਵਿਘਨ ਹੋਊਗਾ। ਸਿਮਰਹੁ ਸਤਨਾਮ ਦੁੱਖ ਖੋਏ। ਹਾਂ, ਸਾਡੇ ਅਸਥਾਨ ਤੇ ਬਸ ਸਤਨਾਮ ਵਾਹਿਗੁਰੂ ਸਿਮਰੇ, ਦੁੱਖ ਖੋਇਆ ਜਾਏਗਾ। ਜਿਨ ਕੋ ਦੁੱਖ ਦਾਇਕ ਤੂੰ ਜਾਣੈ। ਇਹਨਾਂ ਵੱਡ ਵਡੇਰਿਆਂ ਨੂੰ ਦੁੱਖ ਦੇਖਦੇ ਦੁੱਖ ਦੇਣ ਵਾਲਾ ਸਮਝਦਾ ਜਾਣਦਾ ਹੈ। ਜੋ ਤੇਰੇ ਸਭ ਵਿਘਨ ਨਠਾਨੇ। ਜੋ ਤੇਰੇ ਸਭ ਜੋ ਹੈ ਜੋ ਤੇਰੇ ਸਭ ਵਿਘਨ ਨਠਾਨੇ। ਹਾਂ, ਜਿਹੜੇ ਤੇਰੇ ਵਿਘਨਾਂ ਨੂੰ ਪਾਉਣ ਵਾਲੇ ਹਨ। ਸਰਬ ਔਰਤੇ ਹੋਏ ਰਖਵਾਰੇ। ਹਾਂ, ਕਹਿੰਦੇ ਸਾਰੇ ਤੇਰੇ ਜਿਹੜੇ ਵੱਡ ਵਡੇਰੇ ਉਹ ਸਭ ਪਾਸੇ ਤੋਂ ਤੇਰੀ ਰੱਖਿਆ ਕਰਨ ਵਾਲੇ ਹੋਣਗੇ। ਸਭ ਸੁਖ ਦੇਹ ਨਾ ਕਾਜ ਵਿਗਾਰੇ। ਤੇਰੇ ਵੱਡ ਵਡੇਰੇ ਸਭ ਸੁਖ ਤੈਨੂੰ ਦੇਣਗੇ, ਕਹਿੰਦੇ ਤੇਰਾ ਕੋਈ ਕੰਮ ਨੀ ਵਿਗਾੜਨਗੇ। ਅੱਜ ਸਗਰੇ ਅਬ ਦੀਜਹ ਛੋਰ। ਉਪਲਾ ਜਿਹੜਾ ਸੌ ਬੱਕਰਾ ਜਾ ਫੜਿਆ, ਇਹਨਾਂ ਨੂੰ ਸਾਰਿਆਂ ਨੂੰ ਛੱਡ ਦੇ ਤੂੰ। ਨਰਕ ਨਿਹਾਰ ਹੈ ਨਹਿ ਦੁੱਖ ਘੋਰ। ਜਿਹੜਾ ਨਰਕਾਂ ਵਿੱਚ ਭਿਆਨਕ ਜਿਹੜਾ ਦੁੱਖ ਦੇਖਣਾ, ਇਹ ਤੂੰ ਨੀ ਫਿਰ ਦੇਖੇਗਾ। ਸੁਣੇ ਬਚਨ ਧਰ ਸਰਦਾ ਮਾਨੇ। ਹਾਂ, ਮਹਾਰਾਜ ਦੇ ਬਚਨ ਸੁਣੇ ਹੈ, ਸ਼ਰਧਾ ਧਾਰ ਕੇ ਨੇ ਮਨ ਲਏ। ਹੱਥ ਜੋੜ ਆਪਣੋ ਹਿਤ ਜਾਣੇ। ਹੱਥ ਜੋੜਿਆ ਇਹਦੇ ਵਿੱਚ ਆਪਣਾ ਭਲਾ ਹੀ ਜਾਣਿਆ ਹੈ। ਅੱਜ ਖਲਾਸ ਤਿਸ ਛਿੰਨ ਸਭ ਕੀਨੇ। ਕਹਿੰਦੇ ਬੱਕਰੇ ਬੁੱਕਰੇ ਜੀ ਸਾਰਿਆਂ ਦੀ ਬੰਦ ਖਲਾਸੀ ਕਰ ਦਿੱਤੀ ਹੈ, ਸਭ ਖੋਲ ਦਿੱਤੇ ਛੱਡ ਦਿੱਤੇ। ਗੁਰ ਕੇ ਚਰਨ ਕਮਲ ਮਨ ਲੀਨੇ। ਹਾਂ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਮਨ ਲੀਨ ਕਰ ਲਿਆ ਹੈ। ਜਾਏ ਸਦਨ ਜੇਤਿਕ ਤਿਆ ਸਭ ਜੇਤਿਕ ਤਿਆਰੀ। ਹਾਂ, ਘਰ ਦੇ ਵਿੱਚ ਪਹੁੰਚ ਕੇ ਜਿੰਨੀ ਕਹਿੰਦੇ ਉਹ ਮੰਗਣੇ ਦੀ ਸਾਰੀ ਤਿਆਰੀ ਆਦਿਕ ਸੀ। ਆਨਤ ਭਾ ਗੁਰ ਕੇਰ ਅਗਾਰੀ। ਹਾਂ, ਸਾਰਾ ਸਾਜੋ ਸਮਾਨ ਚੱਕ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਆ ਗਿਆ ਹੈ। ਆਪਣੇ ਬੰਧੂ ਤਹਾਂ ਹਕਾ ਹਕਾਰੇ। ਆਪਣੇ ਜਿਹੜੇ ਸਾਗ ਸੰਬੰਧੀ ਹੈ ਉਹ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਸੱਦ ਲਏ। ਬਹੁਰ ਪੁੱਤਰ ਕੋ ਸ੍ਰੀ ਗੁਰਦੁਆਰੇ। ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਸਾਹਮਣੇ ਜੋ ਆਪਣਾ ਪੁੱਤਰ ਹੈ। ਮੁੰਡਨ ਰੀਤ ਬੰਸ ਕੀ ਜੈਸੇ। ਕਹਿੰਦੇ ਬੰਸ ਦੀ ਰੀਤੀ ਹੈ, ਉਹ ਮੰਗਣੇ ਦੀ ਸਾਰੀ ਕੀਤੀ ਹੈ। ਭਲੀ ਭਾਂਤ ਕਰਵਾਏ ਤੈਸੇ। ਹਾਂ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚੰਗੇ ਢੰਗ ਨੇ ਨਾਲ ਉਹ ਮੰਗਣੇ ਸਗਨ ਦੀ ਰੀਤੀ ਕਰੀ ਕਰਵਾਈ ਇਸਨੇ। ਪਹਿਤ ਭਾਂਤ ਕੋ ਦੀਨ ਆਹਾਰਾ। ਹਾਂ, ਕਹਿੰਦੇ ਬੱਕਰੇ ਦੇ ਮਾਸ ਦੇ ਥਾਂ ਦਾਲ ਤੇ ਚੌਲ ਦਾ ਸਭ ਨੂੰ ਭੋਜਨ ਛਕਾ ਦਿੱਤਾ। ਰੁਚਕਰ ਖਾਏ ਸਰਬ ਵਰ ਪਰਵਾਰ। ਜਿੰਨੇ ਪਰਿਵਾਰ ਦੇ ਸਾਗ ਸੰਬੰਧੀ ਰਿਸ਼ਤੇਦਾਰ ਰੁਚੀ ਨਾਲ ਖੁਸ਼ੀ ਨਾਲ ਹੀ ਛਕ ਛਕਾ ਰਹੇ। ਸਿੱਖ ਸੰਗਤ ਸਭ ਹੂਨ ਅਚਾਵਾ। ਹਾਂ, ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਨੂੰ ਵੀ ਪੰਗਤ ਵਿੱਚ ਬਿਠਾ ਕੇ ਹੀ ਛਕਾਇਆ ਹੈ। ਵਿਘਨ ਕਛੂ ਨਹਿ ਹੋਵਨ ਪਾਵਾ। ਹਾਂ, ਜਦੋਂ ਪਾਪ ਹੀ ਨੀ ਹੋਇਆ, ਪਾਪਾਂ ਨੇ ਵਿਘਨ ਪਾਉਣਾ ਦੁੱਖ ਦੇਣਾ, ਤੇ ਵਿਘਨ ਕਹਿੰਦੇ ਹੋਣਾ ਹੀ ਨੀ ਪਾਇਆ ਹੈ। ਇਹੀ ਖਾ ਖੂ ਕੇ ਸ਼ਰਾਬ ਸ਼ੁਰੂ ਫਿਰ ਵਿਘਨ ਪੈਂਦੇ ਹੈ, ਅਮਰਦੇ ਖਪਦੇ ਹਨ। ਸਤਿਗੁਰ ਕੋ ਪ੍ਰਤਾਪ ਅਤ ਭਾਰੀ, ਬਾਕੀ ਗੁਰੂ ਅੰਗਦ ਸਾਹਿਬ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ। ਵਿਘਨਕਾਰ ਹੋਏ ਰਖਵਾਰੀ, ਜਿਨ੍ਹਾਂ ਨੂੰ ਇਹ ਸੀਗਾ ਉੱਪਰ ਵੱਡ ਵਡੇਰਿਆਂ ਨੂੰ ਵਿਘਨ ਪਾਉਣ ਵਾਲੇ ਸਮਝਦਾ ਸੀ, ਉਹ ਸਗੋਂ ਰੱਖਿਆ ਕਰਨ ਵਾਲੇ ਇਹਦੇ ਹੋ ਗਏ ਹਨ। ਪੂਰਨ ਸਕਲ ਕਾਜ ਤਿੰਨ ਕਰਿਓ, ਇਸ ਤਰ੍ਹਾਂ ਕਹਿੰਦੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਪੁੱਤਰ ਦਾ ਜਿਹੜਾ ਕੋਈ ਸ਼ਗਨ ਦਾ ਕੰਮ ਸੀ ਸਾਰਾ ਇਹਨੇ ਸੰਪੂਰਨ ਕੀਤਾ ਹੈ। ਸ੍ਰੀ ਗੁਰ ਪੰਥ ਹਿਰਦੇ ਦ੍ਰਿੜ ਧਰਿਓ, ਆ ਗੁਰੂ ਮਹਾਰਾਜ ਦਾ ਜਿਹੜਾ ਪੰਥ ਹੈ ਸਿੱਖੀ ਵਾਲਾ ਹਿਰਦੇ ਵਿੱਚ ਪੱਕਾ ਧਾਰਨ ਕਰ ਲਿਆ, ਬਸ ਹਿੱਸਾ ਛੱਡ ਗਿਆ ਹੈ। ਭਇਓ ਸਿੱਖ ਤਿਸ ਦਿਨ ਤੇ ਗੁਰ ਕੋ, ਉਹ ਦਿਨ ਤੋਂ ਤਾਂ ਫਿਰ ਗੁਰੂ ਮਹਾਰਾਜ ਦਾ ਪੂਰਾ ਹੀ ਸਿੱਖ ਬਣ ਗਿਆ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾਂ ਹੀ ਸਿੱਖ ਸੀ, ਪਰ ਇਹ ਵੱਡ ਵਡੇਰਿਆਂ ਦੀ ਰੀਤੀ ਵਿੱਚ ਫਸਿਆ ਇਹ ਕਰ ਕਰਾ ਰਿਹਾ ਸੀ। ਸੇਵਹਿ ਚਰਨ ਭਾਓ ਉਰ ਭਾਓ ਕਰ ਉਰ ਕੋ, ਆਪਣੇ ਹਿਰਦੇ ਦਾ ਪ੍ਰੇਮ ਭਾਵ ਕਰਕੇ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਦਾ ਹੈ। ਦ੍ਰਿੜ ਪ੍ਰਤੀਤ ਕੀਨਸ ਗੁਰ ਔਰੀ, ਗੁਰੂ ਮਹਾਰਾਜ ਦੀ ਤਰਫ ਦੇ ਵਿੱਚ ਜਿਹੜੀ ਪੱਕੀ ਪ੍ਰੀਤੀ ਪੱਕਾ ਯਕੀਨ ਕਰ ਲਿਆ ਹੈ। ਅਪਰ ਸਭਨ ਕੀ ਮਨਤਾ ਛੋਰੀ, ਹੋਰ ਜਿੰਨੇ ਵੱਡ ਵਡੇਰੇ ਸੀ ਦੇਵੀ ਦੇਵਤੇ ਸਾਰਿਆਂ ਦੀਆਂ ਮਨ ਮਨੌਤਾਂ ਇਹਨੇ ਛੱਡ ਦਿੱਤੀਆਂ ਹਨ। ਜੋ ਸਭ ਤਿਆਗ ਅਲੰਬ ਗੁਰੂ ਗਹਿ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸੇ ਤਰ੍ਹਾਂ ਵੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਦਾ ਖਹਿੜਾ ਛੱਡ ਕੇ ਗੁਰੂ ਕਾ ਉਹ ਗ੍ਰਹਿ ਆਉਟ ਆਸਰਾ ਲੈ ਲਏਗਾ, ਪੱਲਾ ਫੜ ਲਏਗਾ। ਵਸਤ ਅਲੰਬ ਨਹੀਂ ਕੋ ਮਹਿ ਮਹਿ, ਹਾਂ ਉਹ ਕਹਿੰਦੇ ਨਾ ਲੱਭਣ ਵਾਲੀ ਜਿਹੜੀ ਵਸਤੂ ਕੋਈ ਧਰਤੀ ਤੇ ਹੈ ਨਹੀਂ ਹੈ ਵੀ ਜਿਹੜੀ ਉਹਨੂੰ ਨਾ ਭੁੱਲੇ, ਜਿਹੜਾ ਗੁਰੂ ਮਹਾਰਾਜ ਦਾ ਪੱਲਾ ਪਗੜੇ ਗੁਰੂ ਦਾ ਆਸਰਾ ਲੈ ਲਏ। ਸਿੰਹਾ ਉੱਪਲ ਇਸੀ ਪ੍ਰਕਾਰ, ਇਸ ਤਰ੍ਹਾਂ ਜਿਹੜਾ ਇਹ ਸਿੰਹਾ ਸਿੱਖ ਉੱਪਲ ਗੋਰ ਦਾ ਹੈ ਸੀ, ਭਇਓ ਸਿੱਖ ਸਤਿਗੁਰ ਮਤ ਧਾਰੇ, ਪੂਰਾ ਸਿੱਖ ਹੋ ਗਿਆ, ਸਤਿਗੁਰੂ ਦੀ ਜਿਹੜੀ ਮਤ ਹੈ ਸਿੱਖਿਆ ਇਹਨੇ ਧਾਰ ਲਈ। ਬਹਰੋ ਸ੍ਰੀ ਗੁਰ ਸ੍ਰੀ ਅੰਗਦ ਬਹੁ ਬਾਰੀ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਬਹੁਤ ਬਾਰੀ, ਗੋਇੰਦਵਾਲ ਜਾਤ ਹਿਤ ਧਾਰੀ, ਬੜਾ ਪ੍ਰੇਮ ਧਾਰ ਕੇ ਆਪੇ ਹੀ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਂਦੇ। ਮਿਲਹਿ ਦਾਸ ਕੋ ਆਨੰਦ ਦੇਤ, ਹਾਂ ਗੁਰੂ ਅਮਰਦਾਸ ਸਾਹਿਬ ਨੂੰ ਜਾ ਮਿਲਦੇ ਹੈ, ਆਨੰਦੀ ਬਖਸ਼ਿਸ਼ ਕਰਦੇ। ਵਹਿਰ ਰਹਿ ਕਹਿ ਜਾਏ ਨਿਕੇਤ, ਮੈਂ ਬਾਹਰ ਰਹਿਣ ਜਾਂ ਘਰੇ ਚਲੇ ਜਾਣ। ਇਸ ਪ੍ਰਕਾਰ ਕੁਛ ਸਮੋ ਬਿਤਾਏ, ਗੁਰੂ ਅੰਗਦ ਸਾਹਿਬ ਜੀ ਚਵਾਰਾ ਸਾਹਿਬ ਵਾਲੇ ਸਥਾਨ ਘਰ ਵਿੱਚ ਚਲੇ ਜਾਣ ਜਾਂ ਬਾਹਰ ਬਾਹਰ ਜਿੱਥੇ ਬੋਲੀ ਸਾਹਿਬ ਵਿਆਸਾ ਨਦੀ ਦੀ ਉੱਥੇ ਰਹਿਣ, ਗੁਰੂ ਅੰਗਦ ਸਾਹਿਬ ਜੀ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਨੰਦ ਖੁਸ਼ੀ ਦੀ ਬਖਸ਼ਿਸ਼ ਕਰਦੇ ਹਨ। ਜਗ ਮਹਿ ਮਗ ਸਿੱਖੀ ਪ੍ਰਗਟਾਏਵ, ਪਿਛਲੀ ਪੰਗਤੀ ਪੜ ਲਾ। ਇਸ ਪ੍ਰਕਾਰ ਕੁਛ ਸਮੋ ਬਤਾਏਵ, ਹਾਂ ਇਸ ਤਰ੍ਹਾਂ ਕਹਿੰਦੇ ਕੁਝ ਜਿਹੜਾ ਸਮਾਂ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਸਾਰ ਵਿੱਚ ਬਿਤਾਇਆ ਬਸਰ ਕੀਤਾ। ਜਗ ਮਹਿ ਮਗ ਸਿੱਖੀ ਪ੍ਰਗਟਾਏਵ, ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਜਿਹੜਾ ਭਾਵ ਭਗਤੀ ਦਾ ਰਸਤਾ ਹੈ, ਪ੍ਰੇਮ ਨਾਲ ਭਗਤੀ ਕਰਨੀ ਇਹ ਪ੍ਰਗਟ ਕੀਤਾ ਹੈ। ਗਈ ਬਤੀਤ ਸਸੁਰ ਰਤ ਸਾਰੀ, ਜਿਹੜੀ ਸਿਸਰ ਰਤ ਸੀ ਪਰ ਝੜ ਰੁੱਤ ਸੀ ਉਹ ਸਾਰੀ ਲੰਘ ਗਈ ਹੈ। ਸਭ ਥਲ ਭਾ ਬਸੰਤ ਗੁਲਜਾਰੀ, ਉਹ ਬਸੰਤ ਰੁੱਤ ਆਉਣ ਕਰਕੇ ਸਭ ਥਾਂ ਪੁੱਛੀ ਕਹਿੰਦੇ ਗੁਲਜਾਰੀ ਹੋ ਗਈ ਹੈ, ਖੜਾਵਟ ਹੋ ਗਈ ਫੁੱਲਾਂ ਦੀ। ਚੜਿਓ ਚੇਤ ਸਭ ਕੋ ਸੁਖ ਦੇਤ, ਆਪੋ ਮਾਂ ਕਹਿੰਦੇ ਬੀਤ ਗਿਆ ਸਾਰਿਆਂ ਨੂੰ, ਕਹਿੰਦੇ ਸੁਖ ਦੇਣ ਵਾਲਾ ਜਿਹੜਾ ਚੇਤ ਦਾ ਮਹੀਨਾ ਚੜ ਗਿਆ। ਨਹਿ ਅਤ ਸੀਤ ਨਾ ਉਸਮ ਤਪੇਤ, ਜਿਹਦੇ ਮਹੀਨੇ ਵਿੱਚ ਨਾ ਕਹਿੰਦੇ ਬਹੁਤੀ ਠੰਡ ਹੈ ਨਾ ਬਹੁਤੀ ਕੋਈ ਗਰਮਖਸ਼ ਹੈ ਤਪਸ਼ ਹੈ। ਵਿਕਸੇ ਕੁਸਮ ਅਨੇਕਨ ਰੰਗ, ਇਸ ਕਰਕੇ ਅਨੇਕਾਂ ਰੰਗਾਂ ਰੰਗਾਂ ਵਾਲੇ ਜਿਹੜੇ ਫੁੱਲ ਹੈ ਖਿੜ ਗਏ। ਅਤ ਸੁੰਦਰ ਅਤ ਸੋਭਾ ਸੁੰਦਰ ਸਰਬੰਗ, ਇਸ ਕਰਕੇ ਗੜੀ ਭਾਰੀ ਜਿਹੜੀ ਸਭ ਤਰ੍ਹਾਂ ਕਰਕੇ ਸੁੰਦਰ ਸੋਭਾ ਹੋ ਰਹੀ ਹੈ। ਇਧਰ ਉਧਰ ਫੁੱਲ ਖਿੜੇ ਹੋਏ ਦਿਸਦੇ ਬਾਗ ਬਗੀਚਿਆਂ ਵਿੱਚ, ਇਸ ਤਰ੍ਹਾਂ ਜਿਵੇਂ ਬਸੰਤ ਰੁੱਤ ਚੜ੍ਹੀ ਤੇ ਖੁਸ਼ੀ ਖੇੜਾ ਹਰ ਪਾਸੇ ਫੁੱਲਾਂ ਵਿੱਚ ਲੋਕਾਂ ਵਿੱਚ ਆਇਆ ਹੈ। ਉਹਦਾ ਕਵੀ ਜੀ ਨੇ ਬੜੇ ਸੋਹਣੇ ਢੰਗ ਨਾਲ ਹੀ ਵਰਣਨ ਕੀਤਾ ਹੈ। ਜੇ ਆਪਾਂ ਇਹ ਸਾਰਾ ਪੜ੍ਹ ਲਿਆ ਤਾਂ ਜਿੰਨਾ ਕੁ ਸਮਾਂ ਨੀਯਤ ਕੀਤਾ ਉੱਪਰ ਚਲਾ ਜਾਏਗਾ। ਇਸ ਕਰਕੇ ਬਸੰਤ ਰੁੱਤ ਦਾ ਜਿਵੇਂ ਖੇੜਾ ਹੋਇਆ, ਇਸ ਤਰ੍ਹਾਂ ਹੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਖੁਸ਼ੀ ਵਿੱਚ ਪੰਛੀ ਬੋਲ ਰਹੇ ਬਸੰਤ ਰੁੱਤ ਵਿੱਚ, ਉਹਦਾ ਵਰਣਨ ਕਵੀ ਜੀ ਕਵੀ ਛੰਦਾਬੰਦੀ ਵਿੱਚ ਕਰਨਗੇ। ਉਹ ਕੱਲ੍ਹ ਦੇ ਦੀਵਾਨ ਵਿੱਚ ਹੀ ਆਪਾਂ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਚੜਿਓ ਚੇਤ ਸਭ ਕੋ ਸੁਖ ਦੇਤ, ਨਹਿ ਅਤ ਸੀਤ ਨਾ ਉਸਮ ਤਪੇਤ, ਬਿਕਸੇ ਕੁਸਮ ਅਨੇਕਨ ਰੰਗ, ਅਤ ਸੋਭਾ ਸੁੰਦਰ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।